ਗੁਰੂ ਨਾਨਕ ਅੰਗਦ ਗੁਰੂ ਅਮਰਦਾਸ ਪਦਵੰਦ ਰਾਮਦਾਸ ਅਰਜਨ ਗੁਰੂ ਵਰ ਸ੍ਰੀ ਹਰਗੋਬਿੰਦ ਹਰੀ ਰਾਏ ਹਰ ਕ੍ਰਿਸ਼ਨ ਗੁਰ ਤੇਗ ਬਹਾਦਰ ਚੰਦ ਦਸਵੇਂ ਗੋਬਿੰਦ ਸਿੰਘ ਗੁਰੂ ਨਮੋ ਚਰਨ ਅਰਬਿੰਦ ਸ਼੍ਰੀ ਗੁਰ ਸ਼ਬਦ ਕਮਾਏ ਜਿਨ ਜੀਤੇ ਪੰਚ ਵਿਕਾਰ ਤਿਨ ਸੰਤਨ ਕੋ ਵੰਦਨਾ ਸਿਰ ਚਰਨਨ ਪਰਤਾਰ ਏਕ ਅੰਕਾਰਾ ਸਤਿਗੁਰੂ ਤੇ ਪ੍ਰਸਾਦ ਸੱਚ ਹੋਏ ਵਾਹਿਗੁਰੂ ਜੀ ਕੀ ਫਤਿਹ ਬਿਘਨ ਬਿਨਾਸ਼ਨ ਸੋਏ ਵਾਹਿਗੁਰੂ ਜੀ ਕੀ ਫਤਿਹ ਬਿਘਨ ਬਿਨਾਸ਼ਨ ਸੋਏ ਵਾਹਿਗੁਰੂ ਸਾਹਿਬ ਜੀ ਅਡਿੱਲ ਮੁੱਲਾ ਤਬ ਕਰ ਬੰਦ ਬੰਦਨਾ ਪਦ ਕਰੀ ਬਖਸ਼ਹ ਖਤਾ ਹਮਾਰ ਭੂਲ ਬਿਨ ਅਨਸਰੀ ਭੇਵ ਨ ਮਾਨਵ ਜਾਨ ਦੋਖ ਤੁਮ ਨਹਿ ਰਖੈ ਹੋ ਭ੍ਰਮ ਦਿਸ਼ ਹੋਇਓ ਆਪ ਦੋਸ਼ ਰਵ ਮਹਿ ਲਖੈ ਮੁੱਲਾ ਤਬ ਕਰ ਬੰਦ ਬੰਦਨਾ ਪਦ ਕਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਿਕਾਰਯੋਗ ਗੁਰੂ ਖਾਲਸਾ ਸਾਧ ਸੰਗਤ ਜੀ ਜਗਤ ਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦਾ ਜੋ ਪਵਿੱਤਰ ਇਤਿਹਾਸ ਆਪਾਂ ਲੜੀਵਾਰ ਰੂਪ ਵਿੱਚ ਸਰਵਣ ਕਰ ਰਹੇ ਹਾਂ ਉਹ ਕੱਲ੍ਹ ਗੁਰੂ ਨਾਨਕ ਸਾਹਿਬ ਜੀ ਦਾ ਪਾਵਨ ਪਵਿੱਤਰ ਅਵਤਾਰ ਦਿਹਾੜਾ ਜਾਣ ਕੇ ਵੀ ਕੁਝ ਮਿੰਟ ਉਹਨਾਂ ਦੇ ਜੀਵਨ ਸੰਬੰਧੀ ਵਿਚਾਰਾਂ ਕੀਤੀਆਂ ਸਨ ਨਾਲ ਹੀ ਜਿਹੜਾ ਲਾੜੀ ਬੜੀ ਲੜੀਵਾਰ ਰੂਪ ਵਿੱਚ ਇਤਿਹਾਸ ਚੱਲ ਰਿਹਾ ਹੈ ਉਹਦੇ ਵਿੱਚੋਂ ਪ੍ਰਸੰਗ ਬੜਿਆ ਸੁਣਿਆ ਸੀ ਜਿਸ ਤਰ੍ਹਾਂ ਮੂਲ ਚੰਦ ਨੇ ਨਵਾਬ ਅੱਗੇ ਜਾ ਕੇ ਫਰਿਆਦ ਕੀਤੀ ਸੀ ਕਿ ਜਿਹੜੇ 760 ਰੁਪਈਏ ਹਿਸਾਬ ਕਿਤਾਬ ਕਰਨ ਤੋਂ ਗੁਰੂ ਨਾਨਕ ਸਾਹਿਬ ਜੀ ਤੁਹਾਡੇ ਵੱਲ ਨਹੀਂ ਵੱਧਦੇ ਤੇ ਬਚੇ ਉਹ ਇਹਨਾਂ ਦੇ ਪੁੱਤਰ ਇਹਨਾਂ ਦੀ ਪਤਨੀ ਨੂੰ ਮਿਲਣੇ ਚਾਹੀਦੇ ਹੈ ਪਰ ਨਵਾਬ ਨੇ ਕਿਹਾ ਵੀ ਗੁਰੂ ਨਾਨਕ ਸਾਹਿਬ ਜੀ ਮੇਰੇ ਮੋਦੀ ਉਹ ਤਾਂ ਕਹਿ ਗਏ ਵੀ ਫਕੀਰਾਂ ਨੂੰ ਛਕਾ ਦੇਣੇ ਉਹਨਾਂ ਨੂੰ ਦੇ ਦੇਣੇ ਇਸ ਕਰਕੇ ਉਹ ਜਿਵੇਂ ਕਹਿਣਗੇ ਉਵੇਂ ਹੋਏਗਾ ਕਪੂਰ ਚੰਦ ਨੇ ਕਿਹਾ ਉਹ ਤਾਂ ਹੁਣ ਬਾਬਰੇ ਹੋ ਗਏ ਉਹਨਾਂ ਤੋਂ ਕਪੂਤ ਵਗੈਰਾ ਚਿੱਪੜ ਗਿਆ ਹੈ ਉਹ ਤਾਂ ਮਸਾਣਾ ਵੀ ਜਾ ਕੇ ਬੈਠ ਗਏ ਉਹਨਾਂ ਨੂੰ ਕੋਈ ਹੋਸ਼ ਹੀ ਨਹੀਂ ਰਹੀ ਹੈ ਜਿਵੇਂ ਮੂੰਹ ਆਉਂਦਾ ਉਵੇਂ ਬੋਲੀ ਜਾਂਦੇ ਇਸ ਕਰਕੇ ਜਿਹੜੇ ਪੈਸੇ ਹੈ ਉਹਨਾਂ ਦੇ ਪਰਿਵਾਰ ਨੂੰ ਮਿਲਣੇ ਚਾਹੀਦੇ ਸੁਣ ਕੇ ਜਿਹੜਾ ਇਹ ਨਵਾਬ ਹੈ ਉਹ ਦੋਧਾ ਵਿੱਚ ਪੈ ਗਿਆ ਦੁਚਿੱਤੀ ਵਿੱਚ ਪੈ ਗਿਆ ਵੀ ਹੁਣ ਕੀ ਕਰਾਂ ਅਤੇ ਉਸ ਵੇਲੇ ਜਾਰਖਾਂ ਬਲੀ ਕੋਲ ਬੈਠਾ ਸੀ, ਉਸਨੂੰ ਕਹਿਣ ਲੱਗਾ ਵੀ ਇਹ ਕਿਵੇਂ ਕਰੀਏ। ਇਹ ਸਿਆਣਾ ਸੀ, ਕਹਿਣ ਲੱਗਿਆ ਨਵਾਬ ਜਿਵੇਂ ਮੂਲ ਚੰਦ ਕਹਿੰਦਾ ਹੈ ਵੀ ਗੁਰੂ ਨਾਨਕ ਮੋਦੀ ਬਾਬਲਾ ਹੋ ਗਿਆ, ਉਹਨਾਂ ਨੂੰ ਭੂਲ ਚ ਮਿਲਿਆ ਤਾਂ ਪਤਾ ਕਰ ਲੈਣਾ ਚਾਹੀਦਾ ਵੀ ਸੱਚ ਬੋਲਦਾ ਹੈ। ਆਪਣੇ ਵੱਲੋਂ ਕੋਈ ਸਿਆਣਾ ਹੈ ਭੂਤ ਕੱਢਣ ਵਾਲਾ ਭੇਜੋ, ਉਹ ਪਰਖ ਲਏਗਾ, ਕਰ ਦੇਗਾ, ਬੁਲਾ ਲਏਗਾ। ਉਸ ਸਵੇਰੇ ਫਿਰ ਉਹ ਮੁੱਲਾ ਨੂੰ ਬੁਲਾਇਆ ਗਿਆ, ਉਹਨੂੰ ਕਿਹਾ ਵੀ ਤੂੰ ਜਾ ਕੇ ਸਾਰਾ ਪਤਾ ਕਰ ਕੀ ਹੈ। ਠੀਕ ਕਹਿੰਦਾ ਹੈ, ਉਹ ਬਵਰੇ ਹੋ ਗਏ, ਕੋਈ ਭੂਤ ਹੀ ਪ੍ਰਵੇਸ਼ ਕਰ ਗਿਆ ਜਾਂ ਕਿ ਝੂਠ ਬੋਲਦਾ ਹੈ। ਮੁੱਲਾ ਫਿਰ ਆਪਣੇ ਕਾਗਜ਼ ਉੱਪਰ ਲਿਖੇ ਹੋਏ ਤੀਰ ਜੇ, ਚੰਤਰ ਜੇ, ਹੋਰ ਮੰਤਰ ਜੇ ਲੈ ਕੇ ਗੁਗਲ ਜੀ ਹੋਰ ਪੱਤੀ ਜੀ ਹੈ ਉਹ ਗਿਆ ਹੈ। ਐਵੇਂ ਬੱਤੀ ਜੀ ਬੈਠ ਕੇ ਅਤੇ ਦਾ ਕੇ ਪਲੀਤਾ ਜਿਹਾ ਬਣਾ ਕੇ ਜਿੱਥੇ ਮਹਾਰਾਜ ਬੈਠੇ ਸੀ ਉੱਥੇ ਨਾਸਾਂ ਨੂੰ ਧੂੰਆਂ ਜਿਹਾ ਦਿੱਤਾ। ਆਪ ਜੀ ਦੀ ਸਮਾਧੀ ਡੋਲ ਗਈ ਹੈ। ਉਸ ਵੇਲੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਇਹਨੂੰ ਸਮਤ ਦੇਣ ਵਾਸਤੇ ਮੁੱਖੋਂ ਬੋਲੇ, ਤ੍ਰਿਗਤ ਨਾਂ ਦਾ ਜੀਵਿਆ ਜੇ ਲਿਖ ਲਿਖ ਵੇਚਾ ਨਾ। ਉਹਨਾਂ ਦਾ ਤਾਂ ਸੰਸਾਰ ਦੇ ਜਿਉਣਾ ਹੀ ਤਰਕਾਰ ਹੈ। ਜਿਹੜਾ ਕੋਈ ਪਰਮੇਸ਼ਰ ਦਾ ਨਾਮ ਹੈ ਉਹਦਾ ਥੋੜ੍ਹਾ ਬਹੁਤਾ ਕੋਈ ਜਪ ਤਪਸਿਲਾ ਕੱਢ ਕੇ ਫਿਰ ਮਾਇਆ ਪਿੱਛੇ ਨੂੰ ਲਿਖ ਲੈ ਕੇ ਵੇਚੀ ਜਾਂਦੇ ਨੇ, ਲੋਕਾਂ ਨੂੰ ਦੇਈ ਜਾਂਦੇ ਹੈ। ਇਹੋ ਜਿਹੇ ਲੋਕਾਂ ਦੀ ਤਾਂ ਜਿਵੇਂ ਕੋਈ ਖੇਤੀ ਉਜੜਦੇ ਉੱਥੇ ਖਲਵਾੜੇ ਕੀ ਲੱਗਣੇ, ਗਾਹ ਕੀ ਪੈਣਾ, ਪਿੜਕੀ ਲੱਗਣੇ ਹੈ। ਇਸ ਤਰ੍ਹਾਂ ਜਿਹਨਾਂ ਦਾ ਜਪ ਤਪ ਰੂਪੀ ਜਿਹੜਾ ਕੋਈ ਖੇਤੀ ਉਜੜ ਜਾਏ, ਐਂ ਕਹਿੰਦੇ ਲੋਕਾਂ ਦੀਆਂ ਕਾਮਨਾ ਕਰਨ ਪਿੱਛੇ ਲੱਗ ਜਾਏ, ਪਰ ਲੋਕ ਵਿੱਚ ਉਹਨਾਂ ਨੂੰ ਖਲਵਾੜੇ ਲੱਗਣਾ, ਕੀ ਸੁੱਖ ਹੋਣਾ, ਕੀ ਮਿਲਣਾ ਹੈ। ਉਹ ਭਾਵੇਂ ਮਹਾਰਾਜ ਨੇ ਇਹ ਪਰਮਾਰਥ ਦੀ ਵਿਚਾਰ ਕਹੀ ਹੈ ਪਰ ਇਹ ਸਮਝ ਨਹੀਂ ਸਕਿਆ ਹੈ। ਸਗੋਂ ਕਹਿਣ ਲੱਗਿਆ ਵੀ ਅੰਦਰ ਜਿਹੜਾ ਹੈ ਸੀ ਉਹ ਬੋਲਿਆ ਦੁੱਖ ਭਾਵ ਕੇ, ਲੋਕ ਵੀ ਕਹਿੰਦੇ। ਫਿਰ ਉਸ ਵੇਲੇ ਮੁੱਲਾ ਕਹਿਣ ਲੱਗਿਆ ਵੀ ਤੂੰ ਜਿਹੜਾ ਅੰਦਰ ਬੋਲਦਾ ਦੱਸ ਕੌਣ ਹੈ, ਕਿੱਥੋਂ ਆਇਆ ਹੈ। ਸੋ ਉਸ ਵੇਲੇ ਸਮਝ ਲਿਆ ਵੀ ਅਣਜਾਣ ਬੇਸਮਝਾਂ ਨੂੰ ਫਿਰ ਸਮਝਾਉਣ ਵਾਸਤੇ ਗੁਰੂ ਨਾਨਕ ਸਾਹਿਬ ਜੀ ਨੇ ਮਾਰੂ ਰਾਗ ਦੇ ਵੀ ਇੱਕ ਸ਼ਬਦ ਉਚਾਰਨ ਕੀਤਾ। ਕੋਈ ਆਖੇ ਪੂਤਨਾ ਕੋ ਕਹੇ ਬੇਤਾਲਾ, ਕੋਈ ਤਾਂ ਕਹਿੰਦਾ ਇਹਨਾਂ ਨੂੰ ਭੂਤ ਚਿੰਬੜ ਗਿਆ, ਕੋਈ ਕਹਿੰਦਾ ਨਹੀਂ ਬੇਤਾਲ ਚਿੰਬੜਿਆ, ਦਿਓ ਚਿੰਬੜਿਆ ਵੱਡਾ। ਕੋਈ ਆਖਦਾ ਵੀ ਇਹ ਤਾਂ ਐਵੇਂ ਦਿਨ ਪੂਰੇ ਕਰਨ ਵਾਲਾ ਨਾਨਕ ਆਦਮੀ ਹੈ, ਵਿਚਾਰਾ ਗਰੀਬੜਾ ਜਾ, ਅਤੇ ਇਹ ਨਹੀਂ ਕਿਸੇ ਨੂੰ ਪਤਾ ਵੀ ਪਿਆ ਦੀਵਾਨਾ ਸਾਹਾਕਾਰ ਨਾਨਕ ਬਹੁਰਾਨਾ, ਇਹ ਜਿਹੜਾ ਨਾਨਕ ਨਾਮ ਦਾ ਹੈ, ਇਹ ਜਿਹੜਾ ਪਾਤਸ਼ਾਹ ਵਾਹਿਗੁਰੂ ਹੈ ਉਹਦਾ ਕਹਿੰਦੇ ਪ੍ਰੇਮ ਕਰਕੇ ਜਾਂ ਬਰਾਕ ਕਰਕੇ ਦੀਵਾਨਾ ਮਸਤਾਨਾ ਹੋ ਗਿਆ ਅਤੇ ਸੰਸਾਰ ਵੱਲੋਂ ਵੀ ਚੱਲਾ ਹੋ ਗਿਆ ਹੈ। ਅਤੇ ਹਰੀ ਤੋਂ ਬਗੈਰ ਹੋਰ ਕਿਸੇ ਨੂੰ ਇਹ ਦੀਵਾਨਾ ਹੋਇਆ ਮਸਤਾਨਾ ਹੋਇਆ ਜਾਣਦਾ ਹੀ ਨਹੀਂ, ਸਮਝਦਾ ਨਹੀਂ ਹੈ। ਮਹਾਰਾਜ ਕਹਿੰਦੇ ਉਹ ਮੁੱਲਾਂ ਤਾਂ ਇਹ ਦੀਵਾਨਾ ਮਸਤਾਨਾ ਵੀ ਸਹੀ ਰੂਪ ਵਿੱਚ ਜਾਣੀਏ ਜੇ ਵਾਹਿਗੁਰੂ ਦੇ ਭੈ ਵਿੱਚ ਡਰ ਵਿੱਚ ਕਹਿੰਦੇ ਦੀਵਾਨਾ ਮਸਤਾਨਾ ਹੋਇਆ ਰਹੇ। ਇੱਕ ਵਾਹਿਗੁਰੂ ਮਾਲਕ ਤੋਂ ਬਗੈਰ ਹੋਰ ਦੂਜੇ ਨੂੰ ਕੱਖ ਨਾ ਜਾਣੇ, ਉਹ ਵੀ ਦੀਵਾਨਾ ਮਸਤਾਨਾ ਸਹੀ ਹੈ। ਉਹਨੂੰ ਵੀ ਮਸਤਾਨਾ ਜਾਣ ਲਈਏ ਜਿਹੜਾ ਇੱਕ ਭਗਤੀ ਰੂਪੀ ਕਾਰ ਕਮਾਵੇ ਅੱਠੇ ਪੈਰ, ਅਤੇ ਹੁਕਮ ਦਾ ਮਾਲਕ ਦਾ ਹੁਕਮ ਪਛਾਣੇ, ਹੋਰ ਜਿਹੜੀਆਂ ਸਿਆਣਪਾਂ ਉਹਨਾਂ ਨੂੰ ਕੁਝ ਨਾ ਸਮਝੇ ਦੂਜੀਆਂ। ਤਾਂ ਵੀ ਕਹਿੰਦੇ ਅਸਲੀ ਮਸਤਾਨਾ ਦੀਵਾਨਾ ਸਾਡੇ ਖਿਆਲਾਂ ਅਨੁਸਾਰ ਜਾਣ ਲਈਏ ਜੇ ਸਾਹਿਬ ਨਾਲ ਪਿਆਰ ਰੱਖੇ, ਅਤੇ ਸੰਸਾਰ ਨੂੰ ਮੰਦਾ ਜਾਣੇ, ਆਪਣੇ ਆਪ ਨੂੰ ਮੰਦਾ ਜਾਣੇ, ਹੋਰ ਸਾਰੇ ਸੰਸਾਰ ਨੂੰ ਭਲਾ ਕਰਕੇ ਚੰਗਾ ਸਮਝੇ, ਫਿਰ ਵੀ ਅਸਲੀ ਸਾਡੇ ਖਿਆਲਾਂ ਅਨੁਸਾਰ ਉਹ ਦੀਵਾਨਾ ਮਸਤਾਨਾ ਹੈ। ਇਸ ਤਰ੍ਹਾਂ ਜਦੋਂ ਪਰਮਾਰਥ ਦੀ ਵਿਚਾਰ ਹੋਈ ਹੈ, ਫਿਰ ਮੁੱਲਾਂ ਨੂੰ ਸਮਝ ਆ ਗਈ ਹੈ ਵੀ ਇਹ ਤਾਂ ਬਹੁਤ ਮਹਾਨ ਤੋਂ ਮਹਾਨ ਹਨ, ਇਹਨਾਂ ਨੂੰ ਕੋਈ ਭੂਤ ਜਾਂ ਬਦਾਲ ਦਵਾਲ ਨਹੀਂ ਚੱਲਿਆ, ਕੋਈ ਕਮਲੇ ਨਹੀਂ ਹੈ, ਇਹ ਤਾਂ ਪਰਮੇਸ਼ਰ ਦੇ ਪ੍ਰੇਮ ਵਿਰਾਗ ਵਿੱਚ ਹੀ ਮਸਤਾਨੇ ਹੋ ਗਏ ਹੈ। ਬਾਕੀ ਦੁਨੀਆਂ ਦੇ ਲੋਕ ਤਾਂ ਮਹਾਨ ਵਿਸ਼ਿਆਂ ਵਿੱਚ ਗਲਤਾਨ ਹੈ, ਉਹ ਭੈੜੀ ਮੱਤ ਵਾਲੇ ਆ, ਦੁੱਖ ਪਾਉਂਦੇ ਆ, ਜੰਪਰਾਂ ਵਿੱਚ ਜਾ ਅਖੀਰ ਨੂੰ ਜੰਪੁਰੀ ਜਾਊ, ਧਰਮਪੁਰੀ ਜਾਣਗੇ। ਇਸ ਤਰ੍ਹਾਂ ਮਹਾਰਾਜ ਦੇ ਸ਼ਬਦ ਰਾਹੀਂ ਪਰਮਾਰਥ ਦੇ ਬਚਨ ਸੁਣ ਕੇ ਇਹਨੂੰ ਤਾਂ ਯਕੀਨ ਹੋ ਗਿਆ ਹੈ ਵੀ ਇਹ ਸੰਸਾਰ ਦੇ ਧੰਦਿਆਂ ਨੂੰ ਜੋ ਬੰਧਨ ਰੂਪ ਹੈ ਇਹਨੂੰ ਛੱਡ ਕੇ ਇਹ ਨਿਰੰਕਾਰ ਨਾਲ ਸੱਚੀ ਸੁੱਚੀ ਪ੍ਰੀਤੀ ਕਰ ਰਹੇ ਹੈ। ਜਿਸ ਤਰ੍ਹਾਂ ਇਹ ਸਮਝ ਕੇ ਗੁਰੂ ਨਾਨਕ ਸਾਹਿਬ ਜੀ ਦੇ ਉੱਠ ਕੇ ਚਰਨੀ ਪੈ ਗਿਆ ਸੀ, ਇਹ ਆਪਣੀ ਭੁੱਲ ਗਲਤੀ ਇਸ ਮੁੱਲਾਂ ਨੇ ਮਾਫ ਕਰਵਾਈ ਸੀ, ਬੇਨਤੀ ਕਰਨ ਤੋਂ ਸਤਿਗੁਰੂ ਦਇਆ ਦੇ ਘਰ ਆ ਗਏ ਸੀ ਅਤੇ ਮਿਹਰ ਭਰੀ ਨਿਗਾਹ ਨਾਲ ਇਹਦੇ ਵੱਲ ਨਹੀਂ ਤੱਕ ਲਿਆ ਸੀ ਅਤੇ ਇਹਨੂੰ ਨਿਹਾਲ ਕਰ ਦਿੱਤਾ ਸੀ। ਇਸ ਤਰ੍ਹਾਂ ਨਿਹਾਲ ਹੋ ਕੇ ਫਿਰ ਨਵਾਬ ਕੋਲ ਗਿਆ, ਗੁਰੂ ਨਾਨਕ ਸਾਹਿਬ ਜੀ ਨੇ ਬੜੀ ਭਾਰੀ ਸਿਵਰ ਸ਼ਲਾਘਾ ਕੀਤੀ ਵੀ ਕੋਈ ਭੂਤ ਪ੍ਰੇਤ ਨਹੀਂ, ਕੋਈ ਜੋਦੂ ਨਹੀਂ ਚੁੜਿਆ ਹੈ, ਗੁਰੂ ਨਾਨਕ ਸਾਹਿਬ ਤਾਂ ਪੀਰਾਂ ਦੇ ਪੀਰ ਹੈ, ਉਹਨਾਂ ਵਰਗਾ ਕੋਈ ਹੈ ਹੀ ਨਹੀਂ ਹੈ ਇਸ ਸਮੇਂ ਵਿੱਚ। ਜਿਸ ਤਰ੍ਹਾਂ ਮੁੱਲਾ ਨਿਹਾਲ ਹੋ ਕੇ ਨਵਾਬ ਕੋਲ ਗਿਆ, ਸਤਿਗੁਰੂ ਦੀ ਮਹਿਮਾ ਕੀਤੀ, ਉਹ ਪ੍ਰਸੰਗ ਆ ਰਿਹਾ ਹੈ ਜਿਵੇਂ ਆਉਂਦਾ, ਆਪਾਂ ਮਨ ਲਾ ਕੇ ਸੁਣੀਏ ਜੀ। ਮੁੱਲਾ ਤਬ ਕਰ ਬੰਦ ਬੰਦਨਾ ਪਦ ਕਰੀ। ਉਸੇ ਵੇਲੇ ਜਿਹੜਾ ਮੁੱਲਾ ਹੈ ਉਸਨੇ ਦੋਵੇਂ ਹੱਥ ਜੋੜ ਕੇ ਗੁਰੂ ਨਾਨਕ ਸਾਹਿਬ ਦੇ ਚਰਨਾਂ ਉੱਪਰ ਨਮਸਕਾਰ ਕੀਤੀ। ਬਖਸ਼ੋ ਖਤਾ ਹਮਾਰ ਭੂਲ ਬਿਨ ਅਨਸਰੀ। ਮਹਾਰਾ ਮੇਰੀ ਜਿਹੜੀ ਸਾਡੀ ਗਲਤੀ ਹੈ, ਭਾ ਮੇਰੀ ਗਲਤੀ ਹੈ, ਮਾਫ ਕਰ ਦਿਓ, ਕਿਉਂਕਿ ਇਹ ਜਿਹੜੀ ਭੁੱਲ ਗਲਤੀ ਹੈ ਨਾ ਬਿਨ ਅਨਸਰੀ, ਬਿਨਾਂ ਕਹਿੰਦੇ ਖਬਰ ਜਾਣੇ ਤੋਂ ਹੋਈ ਹੈ, ਜਾਂ ਆਪ ਜੀ ਦੇ ਅਨੁਸਾਰ ਹੋਣ ਤੋਂ ਬਿਨਾਂ ਇਹ ਸਹਿਜੇ ਮਾਰਾ ਭੁੱਲ ਗਲਤੀ ਹੋ ਗਈ ਹੈ। ਜੋ ਮਾਰਾ ਭੁੱਲ ਗਲਤੀ ਨੂੰ ਆਪ ਬਖਸ਼ ਦੇਵੋ ਜੀ, ਮਾਫ ਕਰ ਦੇਵੋ। ਭੇਵ ਨ ਮਾਨਵ ਜਾਨ ਦੁੱਖ ਤੁਮ ਨਹਿ ਰੱਖੋ। ਮਾਰਾ ਜਿਹੜੇ ਆ ਮੁੱਲੇ ਮੂਲ ਚੰਦ ਵਰਗੇ ਜਾਂ ਹੋਰ ਲੋਕ ਹੈ, ਉਹ ਆਪ ਜੀ ਦਾ ਭੇਤ ਨਹੀਂ ਜਾਣਦੇ ਹਨ, ਸਗੋਂ ਤੁਹਾਡੇ ਵੀ ਜਿਹੜੇ ਕੋਈ ਦੁੱਖ ਹਨ, ਔਗੁਣ ਗੁਣਾ ਹੈ, ਉਹਨਾਂ ਨੂੰ ਰੱਖਦੇ ਆ ਵੀ ਇਹ ਗੁਰੂ ਨਾਨਕ ਵਿੱਚ ਔਗਣ ਹੈ, ਇਹ ਵੀ ਐਵੇਂ ਲਟਾਉਂਦਾ ਰੁਪਈਏ। ਹੋ ਭ੍ਰਮ ਦਿਸ਼ ਹੋਇਓ ਆਪ ਦੋਸ਼ ਰਵ ਮਹਿ ਲਖੈ। ਅਸਲ ਰੂਪ ਦਾ ਵਿੱਚ ਹੇ ਗੁਰੂ ਨਾਨਕ ਸਾਹਿਬ, ਇਹਨਾਂ ਲੋਕਾਂ ਨੂੰ ਆਪ ਦਿਸ਼ਾ ਭਰਮ ਹੋ ਗਿਆ ਹੈ, ਅਤੇ ਇਸੇ ਤਰ੍ਹਾਂ ਕਹਿੰਦੇ ਜਿਹੜਾ ਦੋਸ਼ ਹੈ ਸੂਰਜ ਵਿੱਚ ਜਾਣਦੇ, ਜਿਵੇਂ ਕਿਸੇ ਨੂੰ ਦਿਸ਼ਾ ਭਰਮ ਹੋ ਜਾਏ ਨਾ, ਉਹਨੂੰ ਇਉਂ ਪ੍ਰਤੀਤ ਹੁੰਦਾ ਵੀ ਸੂਰਜ ਸ਼ਿਵ ਦੀ ਤਰਫੋਂ ਚੜ ਰਿਹਾ ਹੈ, ਅਤੇ ਉਹ ਭਰਮ ਉਹਨੂੰ ਪਿਆ ਹੁੰਦਾ ਹੈ। ਸੂਰਜ ਤਾਂ ਚੜ੍ਹਦੀ ਤਰਫੋਂ ਚੜ੍ਹਦਾ, ਸ਼ਿਵ ਦੀ ਤਰਫੋਂ ਤਾਂ ਨਹੀਂ ਕਿਤੇ ਚੜ੍ਹਦਾ, ਉੱਧਰ ਤਾਂ ਛਿਪਦਾ ਹੈ। ਪਰ ਜਦੋਂ ਦਿਸ਼ਾ ਭਰਮ ਪੈ ਜਾਏ, ਯਾਨੀ ਉਹ ਜਿਹੜੀ ਚੜ੍ਹਦੀ ਤਰਫ ਹੈ ਉਹ ਸ਼ਿਵ ਦੀ ਤਰਫ ਸਮਝਣ ਲੱਗ ਪਏ, ਜਿਹੜੀ ਸ਼ਿਵ ਦੀ ਤਰਫ ਉਹਨੂੰ ਚੜ੍ਹਦੀ ਤਰਫ ਸਮਝਣ ਲੱਗ ਪਏ, ਦੂਜੀ ਤਰਫ ਜਿਹੜੀ ਦਿਸ਼ਾ ਉਹਨੂੰ ਸਮਝੇ ਭਰਮ ਕਰਕੇ, ਉਹਨੂੰ ਦਿਸ਼ਾ ਭਰਮ ਕਿਹਾ ਜਾਂਦਾ। ਕਿਤੇ ਕਿਤੇ ਮਨੁੱਖ ਨੂੰ ਆਪਣੇ ਜੀਵਨ ਪੈ ਜਾਂਦੀ ਹੈ। ਕਈ ਵਾਰੀ ਮਨੁੱਖ ਨੂੰ ਜਦੋਂ ਇਹ ਦਿਸ਼ਾ ਭਰਮ ਹੋ ਜਾਏ, ਫਿਰ ਇਸ ਤਰ੍ਹਾਂ ਇਹ ਮਹਿਸੂਸ ਕਰਾ ਕਈ ਕਈ ਫਿਰ ਦਿਨ ਇਉਂ ਹੀ ਚੱਲੀ ਜਾਂਦਾ, ਜਿੰਨਾ ਚਿਰ ਉਹ ਜਗ੍ਹਾ ਨੂੰ ਛੱਡ ਕੇ ਕਿਤੇ ਆਸੇ ਪਾਸੇ ਨਹੀਂ ਨਾ ਜਾਂਦਾ, ਉਹਨਾਂ ਚਿਰ ਦਿਸ਼ਾ ਭਰਮ ਨਹੀਂ ਖਤਮ ਹੁੰਦਾ ਹੈ। ਇਸ ਕਰਕੇ ਇਹ ਵੀ ਹੈ ਤਾਂ ਕਹਿੰਦੇ ਦਿਸ਼ਾ ਦਾ ਭਰਮ ਆਪ ਨੂੰ ਪਿਆ, ਅਤੇ ਦੋਸ਼ ਸੂਰਜ ਵਿੱਚ ਕੱਢੀ ਜਾਂਦੇ ਜਾਣੀ ਜਾਂਦੇ ਵੀ ਇਹ ਚੜ੍ਹਦੀ ਤਰਫੋਂ ਤਾਂ ਚੜਿਆ ਨਹੀਂ, ਇਹ ਸ਼ਿਵਟੀ ਤਰਫ ਕਿਉਂ ਚੜ ਰਿਹਾ ਹੈ? ਦੈਨ ਬਿਨੇ ਕੇ ਸੁਨੇ ਨੈਣ ਕਰੁਣਾ ਭਈ। ਰੋਏ ਮੁੱਲਾਂ ਦੇ ਬੇਨਤੀ ਦੇ ਬਚਨ ਸੁਣੇ ਹਨ। ਗੁਰੂ ਮਹਾਰਾਜ ਨੇਤਰਾਂ ਵਿੱਚ ਕਹਿੰਦੇ, ਕਿਰਪਾ ਹੋਇਆ ਈ ਤਰਸ ਹੋਇਆ ਰਹਿਮ ਹੋਇਆ ਆ ਹੈ। ਦਇਆ ਦ੍ਰਿਸ਼ਟ ਕੋ ਦੇਖ ਦੁਰਮਤੀ ਦਲ ਦਈ। ਉਸੇ ਵੇਲੇ ਦਇਆ ਭਰੀ ਨਿਗਾਹ ਨਾਲ ਵੇਖ ਕੇ ਗੁਰੂ ਨਾਨਕ ਸਾਹਿਬ ਜੀ ਨੇ ਇਹ ਮੁੱਲਾਂ ਦੀ ਜਿਹੜੀ ਖੋਟੀ ਮਤ ਸੀ ਉਹ ਦਲ ਮਲ ਦਿੱਤੀ ਹੈ। ਚਿਤ ਪ੍ਰਾਪਤ ਭੀ ਸ਼ਾਂਤ ਤਰਕ ਤਮ ਫਟ ਗਏ। ਉਸੇ ਵੇਲੇ ਮੁੱਲਾਂ ਦੇ ਚਿੱਤ ਨੂੰ ਸ਼ਾਂਤੀ ਪ੍ਰਾਪਤ ਹੋ ਗਈ ਹੈ। ਜਿਹੜੀਆਂ ਤਰਕਾਂ ਕਰਨ ਰੂਪ ਸੀ ਨਾ, ਹੁਜਤਾਂ ਕਰਦਾ ਹੀ ਬੋਲ ਭੂਤ ਕਿਹੜਾ ਹੈ ਤੂੰ, ਉਹ ਹਨੇਰਾ ਜਾਏਦਾ ਦੂਰ ਹੋ ਗਿਆ ਹੈ। ਹੋ ਮਨ ਮਹਿ ਬਹੁ ਸੁਖ ਪਾਏ ਜਾਤ ਪੁਰ ਮਹਿ ਭਇਓ। ਮਨ ਦੇ ਵਿੱਚ ਬੜਾ ਭਾਰੀ ਸੁਖ ਪਾ ਕੇ ਤੇ ਸੁਲਤਾਨਪੁਰ ਨੂੰ ਇਹ ਚਲਾ ਗਿਆ ਮੁੱਲਾ। ਨਿਕਟ ਰਾਏ ਕੇ ਬੈਠ ਰਟੀ ਬਿਨ ਕਪਟ ਸੋ। ਫਿਰ ਨਵਾਬ ਦੇ ਕੋਲ ਬੈਠ ਕੇ ਬਿਨਾਂ ਕਿਸੇ ਛਲ ਫਰੇਬ ਤੋਂ ਇਹਨੇ ਸੱਚੀ ਗੱਲ ਬੋਲੀ ਹੈ, ਉਚਾਰੀ ਹੈ। ਨਾਨਕ ਪੀਰਨ ਪੀਰ ਧੀਰ ਮਤ ਬਿਕਟ ਸੋ। ਹੇ ਨਵਾਬ, ਗੁਰੂ ਨਾਨਕ ਤਾਂ ਪੀਰਾਂ ਦਾ ਪੀਰ ਹੈ, ਧੀਰਜ ਧਾਰੀ ਹੈ। ਉਹਨਾਂ ਦੀ ਜਿਹੜੀ ਅਕਲ ਮਤ ਹੈ ਉਹ ਘੱਟ ਹੈ, ਉਹ ਕੋਈ ਬੋਲੇ ਨਹੀਂ, ਕੋਈ ਕਮਲੇ ਨਹੀਂ ਹੈ। ਉਹ ਤਾਂ ਮਹਾਨ ਬੁੱਧੀਵਾਨ ਹਨ, ਸਿਆਣੇ ਹਨ। ਭੇਵਨ ਜਾਣੈ ਮੂਢ ਦੋਖ ਸੋ ਲਖਤ ਹੈ। ਇਸ ਕਰਕੇ ਮੂਲੇ ਵਰਗੇ ਮੂਰਖ ਕਹਿੰਦੇ ਭੇਵ ਨਹੀਂ ਜਾਣਦੇ ਗੁਰੂ ਨਾਨਕ ਸਾਹਿਬ ਜੀ, ਐਵੇਂ ਉਹਨਾਂ ਵਿੱਚ ਗੁਣਗੁਣਾ ਜਾਣੀ ਜਾਂਦੇ ਸਮਝੀ ਜਾਂਦੇ ਹਨ। ਹੋ ਨਹਿ ਚੱਖ ਦੋਖ ਪਛਾਣ ਇੰਦ ਮਹਿ ਰਜਤ ਹੈ। ਜਿਸ ਤਰ੍ਹਾਂ ਨਵਾਬ ਕਿਸੇ ਦੇ ਅੱਖਾਂ ਦੇ ਵਿੱਚ ਦੋਸ਼ ਹੋਵੇ ਤੇ ਉਹ ਕਹਿੰਦੇ ਚੰਦਰਮਾ ਵਿੱਚ ਉਹ ਦੋਸ਼ ਰੱਖੀ ਜਾਂਦਾ ਹੁੰਦਾ ਹੈ, ਜਿਹਦੇ ਅੱਖਾਂ ਵਿੱਚ ਕੋਈ ਦੋਸ਼ ਆ ਜਾਏ ਨਾ, ਕੋਈ ਦੁੱਖ ਛਪੈ ਜਾਏ ਰਾਤ ਨੂੰ, ਫਿਰ ਦੋ ਦੋ ਚੰਦਰਮਾ ਆਕਾਸ਼ ਵਿੱਚ ਉਹਨੂੰ ਦਿਸਦੇ ਹੁੰਦੇ ਹੈ। ਵੈਦਿਕ ਮਤ ਵਿੱਚ ਵੀ ਜਦੋਂ ਮਰਨਾ ਹੁੰਦਾ ਉਦੋਂ ਅੱਖਾਂ ਵਿੱਚ ਕਹਿੰਦੇ ਦੋਸ਼ ਆ ਜਾਂਦਾ ਹੈ, ਅਤੇ ਉਹਨੂੰ ਪੁੱਛੋ ਵੀ ਆਵੇ ਦੇਖ ਆ ਚੰਦ ਚੜ੍ਹਿਆ ਤੈਨੂੰ ਕਿਹੋ ਜਿਹਾ ਦਿਸਦਾ ਹੈ। ਜਿਹਦਾ ਮਰਨਾ ਨੇੜੇ ਆਇਆ ਉਹ ਕਹੂਗਾ ਵੀ ਦੋ ਦੀਦੇ ਹੈ, ਕਈ ਤਾਂ ਪੰਜ ਪੰਜ ਵੀ ਕਹਿੰਦੇ ਦਿਸਦੇ। ਇਹ ਵੈਦਿਕ ਮਤ ਵਿੱਚ ਮੇਘ ਮਨੋਦ ਵਿੱਚ ਲਿਖਿਆ ਵੀ ਵੈਦ ਜਿਹੜੇ ਲੋਕ ਆ ਵੀ ਇਹਨੇ ਕਿੰਨਾ ਕਿਹਦਾ ਸਮਾਂ ਰਹਿੰਦਾ ਉਹਨੂੰ, ਉਹ ਕਹਿੰਦੇ ਵੀ ਉਹ ਦੇਖ ਅੱਖਾਂ ਵਿੱਚ ਦੋਸ਼ ਆਜੂ, ਅਤੇ ਫਿਰ ਉਹ ਇੱਕ ਦੋ ਚੰਦਰਮਾ ਚੜ੍ਹੇ ਕਹੂਗਾ, ਅਤੇ ਉਹ ਘਰਦਿਆਂ ਨੂੰ ਕਹਿ ਦਿੰਦੇ ਵੀ ਭਾਈ ਇਹਦਾ ਹੁਣ ਸਾਰਾ ਕੁਝ ਕੱਪੜ ਕੁਪੜ ਤੀਰ ਕਰ ਲਓ, ਇਹ ਹੁਣ ਥੋੜ੍ਹੇ ਘੰਟਿਆਂ ਦਾ ਹੀ ਹੈ, ਇਹਦੀ ਸੁਰਤ ਵਰਤ ਸਭ ਹੁਣ ਬਦਲ ਗਈ ਹੈ, ਅਤੇ ਅੱਖਾਂ ਵਿੱਚ ਵੀ ਦੋਸ਼ ਆ ਗਿਆ, ਸਹੀ ਨਹੀਂ ਇਹਨੂੰ ਦਿਸ ਰਿਹਾ, ਉਲਟ ਉਲਟ ਬੋਲ ਰਿਹਾ ਹੈ। ਤਾਂ ਇਸ ਤਰ੍ਹਾਂ ਕਹਿੰਦੇ ਆਪਣੀਆਂ ਅੱਖਾਂ ਵਿੱਚ ਇਹਨਾਂ ਦੇ ਦੋਸ਼ ਆ ਉੱਗਣ, ਅਤੇ ਕੱਢੀ ਜਾਂਦੇ ਗੁਰੂ ਨਾਨਕ ਸਾਹਿਬ ਜੀ ਵਿੱਚ, ਅਤੇ ਕਹੀ ਜਾਂਦੇ ਇਹਨਾਂ ਨੂੰ ਭੂਤ ਚਿੰਬੜਿਆ, ਇਹਨਾਂ ਨੂੰ ਦਿਓ ਚਿੰਬੜਿਆ, ਇਹ ਹੁਣ ਵਾਲ ਲੁਟਾ ਬੈਠੇ ਹੈ, ਹੁਣ ਇਹ ਕਮਰੇ ਬਣ ਗਏ ਹਨ, ਇਹ ਦੁੱਖ ਮਹਾਰਾਜ ਕੱਢੀ ਜਾਂਦੇ ਹਨ। ਹੋਸ਼ ਬੰਦ ਸੁਖ ਕੰਦ ਬੰਦਨਾ ਜੋਗ ਹੈ। ਇਹ ਨਵਾਬ ਗੁਰੂ ਨਾਨਕ ਸਾਹਿਬ ਤਾਂ ਕਹਿੰਦੇ ਹੋਸ਼ ਵਾਲੇ ਹੈ, ਉਹਨਾਂ ਨੂੰ ਚੰਗੀ ਤਰ੍ਹਾਂ ਹੋਸ਼ ਹੈ, ਸੁੱਖਾਂ ਦੇ ਤਾਂ ਕੰਧ ਬੱਦਲ, ਉਹਦਾ ਮੱਥਾ ਟੇਕਣ ਯੋਗ ਹੈ ਗੁਰੂ ਨਾਨਕ ਸਾਹਿਬ। ਜਾਣੈ ਸਭੈ ਸੁਜਾਨ ਅਜਾਨੰਗ ਲੋਕ ਹੈ। ਜਿਹੜੇ ਗੁਰੂ ਨਾਨਕ ਸਾਹਿਬ ਜੀ ਸੁਗੜ ਸੁਜਾਨ ਹੈ, ਸਾਰੇ ਜਾਣਦੇ ਉਹਨਾਂ ਨੂੰ, ਆਹ ਜਿਹੜੇ ਅਜਾਣ ਲੋਕ ਹੈ ਉਹ ਗੁਰੂ ਮਹਾਰਾਜ ਜੋ ਸੁਗੜ ਸੁਜਾਨ ਉਹਨਾਂ ਨੂੰ ਅਣਜਾਣ ਸਮਝੀ ਜਾਂਦੇ ਹਨ। ਸਿਫਤ ਭੂਰ ਮੁਖ ਕਹੀ ਹਦੂਰੰ ਖਾਨ ਕੇ। ਨਵਾਬ ਦੇ ਕਹਿੰਦੇ ਹਜ਼ੂਰੀ ਵਿੱਚ ਪਾਸ ਖੜ ਕੇ ਗੁਰੂ ਨਾਨਕ ਸਾਹਿਬ ਦੀ ਮੁਖ ਤੋਂ ਇਹਨੇ ਬਹੁਤੀ ਸਿਫਤ ਆਖਣਾ ਕੀਤੀ ਹੈ, ਮਹਿਮਾ ਆਖੀ ਹੈ। ਹੋ ਮਨ ਹੋਏ ਸਿੱਖ ਰਹੇ ਪੀਰ ਨਿਜ ਜਾਣ ਕੇ। ਮਾਨੋ ਕਹਿੰਦੇ ਗੁਰੂ ਨਾਨਕ ਸਾਹਿਬ ਦਾ ਇਹ ਸਿੱਖ ਹੀ ਹੋ ਰਿਹਾ, ਮਹਾਰਾਜ ਨੂੰ ਆਪਣਾ ਪੀਰ ਜਾਣ ਕੇ ਸਮਝ ਕੇ। ਦੌਲਤ ਖਾਂ ਸੁਨ ਬਚਨ ਵਿਚਾਰਤ ਚਿੱਤ ਮੈਂ। ਉਸ ਵੇਲੇ ਜਿਹੜਾ ਦੌਲਤ ਖਾਂ ਨਵਾਬ ਹੈ ਇਹ ਮੁੱਲਾਂ ਦੇ ਬਚਨ ਸੁਣ ਕੇ ਚਿੱਤ ਵਿੱਚ ਵਿਚਾਰਦਾ ਹੈ, ਕਰੋਂ ਕੌਣ ਆਪ ਕਾਜ ਨ ਰੱਖੋ ਬਿੱਤ ਮੈਂ। ਚਿੱਤ ਵਿੱਚ ਸੋਚਦਾ ਵੀ ਹੁਣ ਮੈਂ ਕਿਹੜਾ ਕੰਮ ਕਰਾਂ, ਕਿਉਂਕਿ ਜਿਹੜਾ ਗੁਰੂ ਨਾਨਕ ਸਾਹਿਬ ਦਾ 760 ਰੁਪਈਆ ਹੈ ਉਹ ਤਾਂ ਮੈਂ ਆਪਣੇ ਕੋਲ ਰੱਖਣਾ ਨਹੀਂ ਹੈ। ਤੇ ਮੁਖ ਭਾਖਿਓ ਖਰਚ ਖਰਾਇਤ ਦੀਜੀਏ। ਚੇਤੇ ਚ ਕਹਿੰਦਾ ਵੀ ਉਸ ਗੁਰੂ ਨਾਨਕ ਸਾਹਿਬ ਨੇ ਤਾਂ ਮੁੱਖੋਂ ਇਹ ਜਾਂਦਿਆਂ ਕਿਹਾ ਹੈ ਵੀ ਜਿਹੜਾ 760 ਰੁਪਈਏ ਇਹ ਖਰਾਇਤ ਵਜੋਂ ਪੁੰਨਾ ਅਰਥ ਕਹਿੰਦੇ ਖਰਚ ਕਰ ਦੇਣਾ, ਆ ਖੁਦਾ ਦੇ ਨਾਂ 'ਤੇ ਪੁੰਨ ਦਾਨ ਕਰ ਦੇਣਾ, ਫਕੀਰਾਂ ਨੂੰ ਛਕਾ ਦੇਣਾ ਹੈ। ਆਪਾਂ ਕਹਿੰਦੇ ਵੀ ਇਹ ਵੀ ਪੁੰਨ ਅਰਥ ਹੈ, ਅਤੇ ਮੁਸਲਮਾਨ ਕਹਿੰਦੇ ਵੀ ਖਰਾਇਤ ਦਿਓ, ਜਾਣੀ ਪੁੰਨਾ ਅਰਥ, ਜਿਹਦੇ ਵਿੱਚ ਕੋਈ ਲੋਭ ਲਿਵਸਾ ਨਾ ਹੋਵੇ, ਪੈਸਾ ਜਿਹੜਾ ਕੋਈ ਦੇਣਾ ਹੈ। ਜਿਵੇਂ ਗੁਰੂ ਨਾਨਕ ਸਾਹਿਬ ਜੀ ਦਾ ਗੁਰਪੁਰਬ ਆਇਆ, ਇਹਦੇ ਸੰਬੰਧ ਜਿਵੇਂ ਆ ਚਾਹ ਪਾਣੀ ਬਣਿਆ, ਬ੍ਰੈਡ ਬਣੇ, ਇਹ ਪੁੰਨਾ ਅਰਥ ਹੈ ਨਾ, ਖਰਾਇਤ ਹੈ, ਇਹ ਸਹਿਜੇ ਹੈ। ਇਹਦੇ ਵਿੱਚ ਸਾਡੀ ਕੋਈ ਦੇ ਦੂ ਕੇ ਮੰਗਤਾ ਨਹੀਂ ਸੀ, ਘਰੇ ਖੰਡ ਪਾਠ ਕਰਾਈਏ, ਸਹਿਜ ਕਰਾਈਏ, ਅਤੇ ਤੁਹਾਡੀ ਅੰਦਰ ਹੁੰਦੀ ਹੈ ਇੱਛਾ ਵੀ ਆਹ ਹੋ ਜੇ, ਇਹ ਹੋ ਜੇ, ਇਸ ਤਰ੍ਹਾਂ ਵੀ ਇਹ ਖਰਾਇਤ ਮਹਾਰਾਜ ਨੇ ਕਿਹਾ ਵੀ ਪੁੰਨਾ ਅਰਥ, ਲੋਭ ਲਿਵਸਾ ਕੋਈ ਇੱਛਾ ਕਰ ਤੋਂ ਗਰੀਬਾਂ ਨੂੰ ਫਕੀਰਾਂ ਨੂੰ ਦੇ ਦਈਏ। ਮਹਾਰਾਜ ਤਾਂ ਇਉਂ ਕਹਿੰਦੇ, ਉੱਧਰ ਮੂਲਾ ਮੰਗਦਾ ਵੀ ਮੈਨੂੰ ਦਿਓ। ਹੋ ਮੂਲੇ ਕਰੀ ਪੁਕਾਰ ਕਵਨ ਵਿਦ ਕੀਜੀਏ। ਇਸ ਵਿੱਚ ਵਿਚਾਰਦਾ ਹੈ ਵੀ ਉੱਧਰ ਜਿਹੜਾ ਗੁਰੂ ਨਾਨਕ ਮੋਦੀ ਦਾ ਸੋਧਾ ਮੂਰ ਚੰਦ ਹੈ, ਉਹ ਹੁਣ ਆਪਣੇ ਕੋਲ ਰੁਪਈਏ ਮੰਗਦਾ, ਪਰਿਵਾਰ ਨੂੰ ਦਈਏ। ਦੱਸ ਚਿੱਤ ਵਿੱਚ ਸੋਚਦਾ ਵੀ ਹੁਣ ਕਿਹੜੀ ਵਿਧੀ ਕਰੀਏ, ਕਿਹੜਾ ਤਰੀਕਾ ਕਰੀਏ। ਇੱਕ ਮਾਨਵ ਕਹਿ ਬੈਨ ਨਿਵਾਬ ਸੁਨੀਜੀਏ। ਇੱਕ ਕੋਈ ਸਿਆਣਾ ਮਨੁੱਖ ਨਵਾਬ ਕੋਲ ਬੈਠਾ ਹੋਇਆ ਸੀ, ਜਿਹਨੇ ਦੇਖਿਆ ਵੀ ਇਹ ਤਾਂ ਸੋਚਾਂ ਵਿੱਚ ਪਿਆ ਹੋਇਆ, ਇਸ ਤਰ੍ਹਾਂ ਕਿਹਾ ਉਸਨੂੰ, ਸੁਣੀਏ ਨਵਾਬ ਜੀ ਮੇਰੀ ਗੱਲਬਾਤ। ਬੁਲਵਾਵਹ ਜੈ ਰਾਮ ਬੂਝ ਦੇਹ ਲੀਜੀਏ। ਜਿਹੜਾ ਜੈ ਰਾਮ ਹੈ ਨਾ, ਉਹਨੂੰ ਆਪਣੇ ਕੋਲ ਤੁਸੀਂ ਬੁਲਵਾ ਲਓ, ਸਦਵਾ ਲਓ, ਅਤੇ ਜੈ ਰਾਮ ਨੂੰ ਪੁੱਛ ਲਈਏ ਵੀ ਕਿਹਨੂੰ ਰੁਪਈਏ ਦੇਣਾ ਕਰੀਏ ਬਈ। ਜਿਹ ਬਿਦ ਬਦ ਹੈ ਬਦਨ ਆਪ ਤਿਹ ਬਿਦ ਕਰੋ। ਕਿ ਜਿਹੜਾ ਜੈ ਰਾਮ ਉਹ ਸਿਆਣਾ, ਜਿਸ ਤਰ੍ਹਾਂ ਦਾ ਵਚਨ ਮੁੱਖੋਂ ਕਹੇਗਾ, ਉਸ ਦਾ ਵਿਧੀ ਤਰੀਕਾ ਤੁਸੀਂ ਨਵਾਬ ਜੀ ਕਰ ਕਰਾ ਲਿਓ। ਹੋ ਪ੍ਰਬਲ ਲੋਭ ਤੁਮ ਨਾ ਹੈ ਪਰ ਬਿਤੰ ਪਰ ਹਰੋ। ਕਿਉਂਕਿ ਤੁਹਾਡੇ ਮਨ ਦੇ ਉੱਪਰ ਲੋਭ ਪ੍ਰਬਲ ਹੈ ਨਹੀਂ ਹੈ, ਵੀ ਬਲ ਪਾਵੇ ਤੁਹਾਡੇ ਅੰਦਰ ਲੋਭ, ਕਿਉਂਕਿ ਤੁਸੀਂ ਜਿਹੜਾ ਧਨ ਹੈ ਉਹ ਦੂਸਰਿਆਂ ਦਾ ਜਾਣ ਕੇ ਛੱਡਣਾ ਹੀ ਚਾਹੁੰਦੇ, ਦੇਣਾ ਹੀ ਚਾਹੁੰਦੇ ਹੋ। ਸੁਣ ਮਨ ਮਾਨੇ ਬੈਨ ਭੌਨ ਮਾਨਵ ਪਠਾ। ਉਸ ਮਨੁੱਖ ਸਿਆਣੇ ਦੇ ਵਚਨ ਮਨ ਵਿੱਚ ਨਵਾਬ ਨੇ ਮੰਨ ਲਏ, ਅਤੇ ਜਿੱਥੇ ਜੈ ਰਾਮ ਦਾ ਘਰ ਸੀ ਉਹਦੇ ਨੂੰ ਕੋਈ ਮਨੁੱਖ ਭੇਜਿਆ ਹੈ। ਵੀਨੋ ਨਿਕਟ ਹਕਾਰ ਬੈਠ ਗਇਓ ਮਨ ਢਠਾ। ਤੇ ਜੈ ਰਾਮ ਨੂੰ ਨਵਾਬ ਨੇ ਕੋਲ ਸੱਦ ਲਿਆ ਹੈ, ਅਤੇ ਵਿਚਾਰਾ ਜੈ ਰਾਮ ਦਾ ਮਨ ਜਾ ਟੱਠਾ ਹੋਇਆ, ਅਤੇ ਨੀਵੀਂ ਜੀ ਪਾ ਕੇ ਬੈਠ ਗਿਆ ਹੈ। ਆਨਨ ਭਨ ਹੀ ਖਾਨ ਜੋ ਨਾਨਕ ਧਨ ਆਹਾ। ਜੈ ਰਾਮ ਨੂੰ ਆਇਆ ਦੇਖ ਕੇ ਨਵਾਬ ਮੁੱਖ ਤੋਂ ਬਚਨ ਕਹਿੰਦਾ ਹੈ ਵੀ ਜੋ ਗੁਰੂ ਨਾਨਕ ਸਾਹਿਬ ਜੀ ਦਾ 760 ਰੁਪਈਆ ਹੈ, ਉਹ ਤੇ ਕੀ ਬਿਦ ਕਿਆ ਕਰ ਹੈ ਕਹੋ ਜਿਹ ਬਿਦ ਲਹਾ। ਦੱਸ ਵੀ ਉਸ ਧਨ ਦੀ ਆਪਾਂ ਵਿਧੀ ਤਰੀਕਾ ਕੀ ਕਰੀਏ, ਜਿਸ ਤਰ੍ਹਾਂ ਦੀ ਕਹਿੰਦੇ ਤੂੰ ਵਿਧੀ ਨੂੰ ਜਾਣਦਾ ਉਸ ਤਰ੍ਹਾਂ ਤੂੰ ਮੈਨੂੰ ਦੱਸ, ਸਮਝਾ ਵੀ ਇਸ ਤਰ੍ਹਾਂ ਕਰ ਲੈ, ਇਸ ਤਰ੍ਹਾਂ ਦੇ ਦੇ। ਰਹਿਤ ਡਰਤ ਚੇ ਅਤ ਚਿਤ ਨਿਤ ਸਤ ਗੁਰੂ ਤੇ। ਇੱਧਰ ਜਿਹੜਾ ਜੈ ਰਾਮ ਚਿਤ ਕਰਕੇ ਹਮੇਸ਼ਾ ਸਤਿਗੁਰੂ ਵੱਲੋਂ ਡਰਦਾ ਬਹੁਤ ਰਹਿੰਦਾ ਪੈ ਕਰਦਾ ਹੈ। ਇਤ ਮੂਲੇ ਤੇ ਡਰਤ ਕਠਨ ਦਿਸ਼ ਦੂਹੂ ਤੇ। ਇੱਧਰ ਹੁਣ ਮੂਲਾ ਖੜਾ ਸਾਹਮਣੇ, ਇੱਧਰੋਂ ਵੀ ਡਰਦਾ ਹੈ ਵੀ ਜੇ ਮੈਂ ਕਹਿਤਾ ਵੀ ਜਿਵੇਂ ਮਹਾਰਾਜ ਕਹਿੰਦੇ ਆ ਉਵੇਂ ਦੇ ਦੇ ਫਕੀਰਾਂ ਨੂੰ, ਇਹ ਪਊ ਟੁੱਟ ਕੇ ਗਲ। ਇੱਧਰੋਂ ਵੀ ਡਰਦਾ, ਉੱਧਰੋਂ ਮਹਾਰਾਜ ਤੋਂ ਵੀ ਭੈ ਕਰਦਾ ਹੈ ਵੀ ਉਹ ਬਚਨ ਕਹਿ ਵੀ ਫਕੀਰਾਂ ਨੂੰ ਦੇਣੇ ਹੈ, ਮੈਂ ਕਿਵੇਂ ਕਹਾਂ। ਜੇ ਮਹਾਰਾਜ ਨੇ ਮੈਨੂੰ ਪੁੱਛ ਲਿਆ ਵੀ ਅਸੀਂ ਕਹਿ ਕੇ ਰੁਪਈਏ ਤੇਰੇ ਸੀਗੇ ਸਾਡੇ ਸੀ, ਫਿਰ ਕੀ ਜਵਾਬ ਹੋਊਗਾ। ਉਧਰੋਂ ਵੀ ਡਰਦਾ, ਇਧਰੋਂ ਮੂਲੇ ਵੱਲੋਂ ਵੀ ਡਰਦਾ। ਔਰ ਮਹਿ ਕਰਤ ਵਿਚਾਰ ਨਮੁਖ ਤੇ ਕਹਿਤ ਹੈ। ਹਿਰਦੇ ਵਿੱਚ ਵਿਚਾਰਾ ਸੋਚੀ ਵਿਚਾਰੀ ਜਾਂਦਾ, ਮੁਖੋਂ ਕੋਈ ਨੀ ਬਚਨ ਕਹਿੰਦਾ, ਹੂੰ ਹਾਂ ਕੁਛ ਨੀ ਕਹਿੰਦਾ। ਹੋ ਬੈਠਿਓ ਤੂਸ਼ਨ ਠਾਨ ਨ ਕਛ ਬਿਦ ਲਹਿਤ ਹੈ। ਕਹਿੰਦੇ ਚੁੱਪ ਜੀ ਧਾਰ ਕੇ ਬੈਠ ਗਿਆ, ਚਿੱਤ ਵਿੱਚ ਕੋਈ ਸਮਝ ਨੀ ਆਉਂਦੀ ਹੁਣ ਵੀ ਨਵਾਬ ਨੂੰ ਕੀ ਆਖੀਏ ਆਪਾਂ। ਖਾਨ ਬਖਾਨਤ ਬੈਨ ਜਰਾਮ ਕਹਿ ਨਾ ਕਿਉ। ਸਵੇਰੇ ਨਵਾਬ ਨੇ ਕਿਹਾ ਵੀ ਜੈ ਰਾਮਾ ਤੂੰ ਕੋਈ ਬਚਨ ਕਿਉਂ ਨੀ ਕਹਿੰਦਾ ਹੈ ਦੱਸਦਾ ਹੈ। ਜੇ ਬਿਦ ਬਦ ਹੈ ਬਦਨ ਸੁਬਿਦ ਧਨ ਤਿਨ ਹੈ ਦੇਹੁ। ਕਿਉਂਕਿ ਤੂੰ ਸਿਆਣਾ, ਜਿਸ ਤਰ੍ਹਾਂ ਤੂੰ ਮੁਖੋਂ ਬਚਨ ਕਹੇਗਾ ਧਨ ਮੈਂ ਉਸੇ ਤਰ੍ਹਾਂ ਹੀ ਦੇ ਦੇਣਾ ਹੈ। ਜੇ ਵੀ ਗੁਰੂ ਨਾਨਕ ਸਾਹਿਬ ਜੀ ਦੇ ਬਚਨਾਂ ਅਨੁਸਾਰ ਵੀ ਗਰੀਬਾਂ ਫਕੀਰਾਂ ਨੂੰ ਦੇਣਾ ਤੇ ਉਹਨਾਂ ਨੂੰ ਦੇ ਦਿਆਂਗੇ। ਜੇ ਤੂੰ ਕਹੇਗਾ ਵੀ ਇਹ ਜਿਹੜੇ ਉਹਨਾਂ ਦੇ ਪੁੱਤਰ ਹੈ, ਉਹਨਾਂ ਦੀ ਪਤਨੀ ਹੈ, ਉਹਨਾਂ ਨੂੰ ਮਿਲਣਾ ਚਾਹੀਦਾ ਹੈ, ਤੇ ਫਿਰ ਆਪਾਂ ਉਹਨਾਂ ਨੂੰ ਦੇ ਦਿਆਂਗੇ। ਜਿਵੇਂ ਤੂੰ ਆਖੇਂਗਾ ਉਵੇਂ ਕਰ ਕਰਾ ਲਵਾਂਗੇ। ਧਨ ਨਿਜ ਸਦਨ ਨ ਧਾਰਾ ਧਰਮ ਨਿਧਨੋ ਨਹੀਂ। ਕਿਉਂਕਿ ਮੈਂ ਕਹਿੰਦੇ ਆਪਣਾ ਧਰਮ ਤਾਂ ਨਾਸ ਨਹੀਂ ਕਰਨਾ, ਧਰਮ ਛੱਡਣਾ ਨਹੀਂ ਹੈ। ਜਿਹੜਾ ਧਨ ਹੈ ਉਹ ਮੈਂ ਕਹਿੰਦੇ ਆਪਣੇ ਕੋਲ ਨੀ ਰੱਖਣਾ, ਦੇ ਹੀ ਦੇਣਾ ਹੈ। ਹਾਂ ਬੂਝਤ ਤੁਝਕਾ ਕੀਨ ਸਮਝ ਭਨੀਏ ਸਹੀ। ਇਸ ਕਰਕੇ ਤੈਨੂੰ ਮੈਂ ਪੁੱਛ ਰਿਹਾ ਹਾਂ, ਤੂੰ ਵੀ ਸਹੀ ਨਿਸ਼ਚੇ ਕਰਕੇ ਸਮਝ ਕੇ ਮੈਨੂੰ ਆਖੀਏ ਦੱਸੀਏ ਵੀ ਇਉਂ ਕਰੋ ਨਵਾਬ ਜੀ। ਸੁਣਹੋ ਖਾਨ ਜੀ ਕਾਨ ਜੋ ਨਿਜ ਮਨ ਠਾਨੇ ਆ। ਉਸ ਵੇਲੇ ਫੇਰੇ ਜੈ ਰਾਮ ਬੋਲਿਆ, ਹੇ ਖਾਨ ਨਵਾਬ ਜੀ ਸੁਣੋ ਮੇਰੀ ਗੱਲ ਕੰਨ ਵਿੱਚ। ਜਿਵੇਂ ਤੁਸੀਂ ਆਪਣੇ ਮਨ ਵਿੱਚ ਧਾਰਿਆ, ਜਿਵੇਂ ਆਪਣੇ ਮਨ ਵਿੱਚ ਤੁਸੀਂ ਸੋਚਿਆ ਹੈ, ਤਸਬਿਦ ਕਰੀਏ ਦਰਬ ਆਪ ਬੁੱਧਵਾਨਿਆ। ਕਿਉਂਕਿ ਆ ਮੇਰੇ ਨਾਲੋਂ ਜ਼ਿਆਦਾ ਬੁੱਧੀਵਾਨ, ਜਿਸ ਤਰ੍ਹਾਂ ਤੁਸੀਂ ਮਨ ਵਿੱਚ ਸੋਚਿਆ ਵਿਚਾਰਾ ਉਸ ਤਰ੍ਹਾਂ ਕਰ ਲਈਏ। ਯਾਨੀ ਢੰਗ ਨਾਲ ਜੈ ਰਾਮ ਨਿਕਲ ਗਿਆ ਵੀ ਮੂਲ ਚੰਦ ਨਾਲ ਮੇਰੇ ਨਾਲ ਗੱਲ ਪਊਗਾ, ਨਵਾਬ ਨੂੰ ਕੁਛ ਕਹਿ ਨਹੀਂ ਸਕਦਾ ਹੈ। ਕਹਿੰਦਾ ਵੀ ਜਿਵੇਂ ਤੁਸੀਂ ਸੋਚਿਆ ਵਿਚਾਰਿਆ ਉਵੇਂ ਕਰ ਲਓ, ਮੈਂ ਤੁਹਾਡੇ ਨਾਲ ਹਾਂ। ਕਿਦੌਰ ਦੇ ਸੰਦੇਹ ਦੇਣ ਕੋ ਧਾਰਿਆ। ਜੇ ਤੁਸੀਂ ਇਹ ਰੁਪਈਆ ਦੇਣ ਵਾਸਤੇ ਹਿਰਦੇ ਵਿੱਚ ਕੋਈ ਸੰਸਾ ਜਾ ਧਾਰਿਆ ਹੈ, ਉਹ ਨਾਨਕ ਨਿਕਟ ਤੁਮਾਰ ਬੂਝ ਕਰ ਕਾਰਿਆ। ਰੁਪਈਏ ਦੇਣ ਵਾਸਤੇ ਤੁਹਾਡੇ ਮਨ ਵਿੱਚ ਸੰਸਾ ਵੀ ਮੈਂ ਕਿਹਨੂੰ ਦੇਵਾਂ, ਫਕੀਰਾਂ ਨੂੰ ਕਿ ਉਹਨਾਂ ਦੀ ਪਤਨੀ ਪੁੱਤਰਾਂ ਨੂੰ ਦੇਵਾਂ, ਉਹ ਸੰਸਾ। ਫਿਰ ਕਹਿੰਦੇ ਨਿਰਣਾ ਕਰਨ ਵਾਸਤੇ ਤੁਸੀਂ ਕਰ ਲਓ, ਗੁਰੂ ਨਾਨਕ ਸਾਹਿਬ ਤੁਹਾਡੇ ਨੇੜੇ ਹੀ ਹੈ, ਬਾਹਰ ਹੀ ਬੈਠੇ ਹੈ, ਉਹਨਾਂ ਨੂੰ ਪੁੱਛ ਕੇ ਕਰ ਲਓ ਜਿਵੇਂ ਕਹਿੰਦੇ ਹੈ। ਸੁਨੀ ਖਾਨ ਨੇ ਕਾਨ ਪਮਾਨ ਪਠਦੇ ਆ। ਜੈ ਰਾਮ ਤੋਂ ਖਾਨ ਨੇ ਗੱਲ ਸੁਣੀ, ਉਸੇ ਵੇਲੇ ਇੱਕ ਪੁਰਸ਼ ਨੂੰ ਗੁਰੂ ਨਾਨਕ ਸਾਹਿਬ ਜੀ ਦੇ ਪਾਸ ਭੇਜ ਦਿੱਤਾ ਹੈ। ਨਾਨਕ ਆਨ ਹਕਾਰ ਗਯੋ ਢਿਗ ਨਿਧ ਮਯਾ। ਉਸ ਨੂੰ ਕਹਿੰਦੇ ਉਹ ਗੁਰੂ ਨਾਨਕ ਸਾਹਿਬ ਜੀ ਦੇ ਕੋਲ ਗਿਆ ਹੈ ਸੱਜਣ ਵਾਸਤੇ, ਜੋ ਮਿਹਰ ਦੇ ਘਰ ਹਨ। ਨਾਨਕ ਆਨ ਹਕਾਰ, ਉਸ ਨੂੰ ਕਿਹਾ ਵੀ ਗੁਰੂ ਨਾਨਕ ਸਾਹਿਬ ਨੂੰ ਸੱਦ ਕੇ ਲਿਆ ਅਤੇ ਗਏ ਉਹ ਢਗ ਨਿਧ ਮਿਆ। ਉਹ ਜਿਹੜਾ ਮਨੁੱਖ ਹੈ ਜੋ ਮਿਹਰ ਦੇ ਖਜ਼ਾਨੇ ਮਿਹਰਾਂ ਦੇ ਘਰ ਹਨ, ਉਹਨਾਂ ਦੇ ਕੋਲ ਚਲਿਆ ਗਿਆ ਹੈ। ਵੈਸੇ ਥਾਨ ਮਸਾਨ ਨ ਮਾਨਵ ਕੋ ਜਹਾਂ। ਜਿੱਥੇ ਕੋਈ ਮਨੁੱਖ ਨਹੀਂ ਹੈ ਉੱਥੇ ਕਹਿੰਦੇ ਮਸਾਨ ਵਿੱਚ ਸਿਵਿਆਂ ਵਿੱਚ ਮਹਾਰਾਜ ਬੈਠੇ ਹਨ। ਹੋ ਜਿਸ ਕਰਨਾ ਤੇ ਨਾਸ਼ ਤਾਪ ਤ੍ਰੈ ਸੁਖ ਮਹਾ। ਭਾਈ ਬਾਲਾ ਜੀ ਅਥਵਾ ਕਵੀ ਸੰਤੋਖ ਸਿੰਘ ਕਹਿੰਦੇ, ਜਿਸ ਗੁਰੂ ਨਾਨਕ ਦੀ ਕਿਰਪਾ ਕਰਕੇ ਤਿੰਨੇ ਨਾਮ ਨਾਸ਼ ਤਾਪ ਨਾਸ਼ ਹੋ ਜਾਂਦੇ ਤੇ ਮਹਾਨ ਸੁਖ ਹਾਸਲ ਹੁੰਦਾ ਹੈ। ਨਾਨਕ ਜੀ ਉੱਠ ਚੱਲੋ ਨਿਬਾਬ ਹਕਾਰ। ਉਹ ਪੁਰਸ਼ ਨੇ ਜਾ ਕੇ ਕਿਹਾ, ਹੇ ਗੁਰੂ ਨਾਨਕ ਸਾਹਿਬ ਇੱਥੋਂ ਉੱਠ ਕੇ ਚੱਲੋ, ਤੁਹਾਨੂੰ ਜਿਹੜਾ ਦੌਲਤ ਖਾਂ ਨਵਾਬ ਹੈ ਉਹ ਸਦ ਰਿਹਾ ਆਪਣੇ ਪਾਸ। ਇੱਛਾ ਪੁੱਛਣ ਕੁਛ ਤੁਮਹਿ ਅਨਸਾਰਈ। ਕਿਉਂਕਿ ਉਹ ਪੁੱਛਣ ਦੀ ਕੁਝ ਇੱਛਾ ਹੈ ਉਹ ਤੁਹਾਡੇ ਗੋਚਰੀ ਹੈ, ਤੁਸੀਂ ਉਹ ਦੱਸ ਸਕਦੇ ਹੋ ਸਾਰੀ ਗੱਲਬਾਤ। ਹਾਂ ਨਾ ਚੱਲੋ ਢਿਗ ਖਾਨ ਕੌਣ ਮਮ ਕਾਜ। ਗੁਰੂ ਮਹਾਰਾਜ ਬੋਲੇ, ਕਹਿੰਦੇ ਵੀ ਅਸੀਂ ਤਾਂ ਨਵਾਬ ਕੋਲ ਨਹੀਂ ਜਾਣਾ ਹੈ, ਸਾਡਾ ਉਹਦੇ ਕੋਲ ਜਾਣ ਦਾ ਭਲਾ ਹੁਣ ਕੀ ਕੰਮ ਹੈ। ਹੋ ਬੈਸ ਰਹੇ ਉਦਿਆਨ ਨ ਮੋਦੀ ਸਾਜ ਹੈ। ਕਿਉਂ ਅਸੀਂ ਕੋਈ ਮੋਦੀਆਂ ਵਾਲਾ ਤਾਂ ਨਹੀਂ ਸਾਜ ਕੀਤਾ, ਮੋਦੀ ਤਾਂ ਨਹੀਂ ਰਹੇ ਉਹਦੇ ਅਰੀਜ਼ਾਂ। ਹੁਣਾਂ ਬਾਹਰ ਜੰਗਲ ਵਿੱਚ ਉਜਾੜ ਵਿੱਚ ਮੁਰਦ ਘਾਟ ਵਿੱਚ ਬੈਠ ਰਹੇ ਮੁਰਪਮਾਨ ਨੇ ਬੈਨ ਬਖਾਨੇ ਖਾਨ ਸੋ। ਜਿਹੜਾ ਪੁਰੇਸ਼ਿਆ ਉਸਨੇ ਮੁੜ ਕੇ ਤੇ ਨਵਾਬ ਖਾਨ ਦੇ ਸਾਥੀਆਂ ਬਚਨ ਕਹੇ ਨਹਿ ਪਾਵਹਿ ਪੁਰ ਪਾਏ ਰਹਿ ਉਦਿਆਨ ਕਿ ਸੋ। ਨਵਾਬ ਜੀ ਗੁਰੂ ਨਾਨਕ ਮੋਦੀ ਤਾਂ ਸੁਲਤਾਨਪੁਰ ਵਿੱਚ ਚਰਨੀ ਨਹੀਂ ਪਾਉਂਦੇ ਹਨ, ਉਹ ਤਾਂ ਬਾਹਰ ਜੰਗਲ ਵਿੱਚ ਹੀ ਅਮਰਦ ਘਾਟ ਵਿੱਚ ਹੀ ਬੈਠੇ ਆ ਰਿਹਾ ਚਾਹੁੰਦੇ ਹਾਂ। ਆਏ ਸਮਾਨਹਿ ਨਾਹਿ ਤੁਮਾਰੀ ਇਹ ਜਾਨੀਏ। ਜਾਣ ਲਈਏ ਨਵਾਬ ਜੀ ਗੁਰੂ ਨਾਨਕ ਮੋਦੀ ਤੁਹਾਡੀ ਆਗਿਆ ਨਹੀਂ ਉਹ ਮੰਨਦੇ ਹਨ, ਹੋ ਜੋ ਭਾਵਹਿ ਤਿਉ ਕਰਹੋ ਆਪ ਤੁਮ ਕਿਉਂਕਿ ਸਿਆਣੇ। ਆਪ ਤੁਸੀਂ ਬੜੇ ਸਿਆਣੇ ਆ, ਜਿਵੇਂ ਤੁਹਾਨੂੰ ਭਾਉਂਦਾ ਚੰਗਾ ਲੱਗਦਾ ਉਵੇਂ ਕਰ ਕਰਾ ਲਓ। ਸੁਨੀ ਖਾਨ ਨਿਜ ਕਾਨ ਰਸਾਨੋ ਮਨ ਜਦੋਂ ਉਸ ਕਲਾ। ਪੁਰਸ਼ ਦਾ ਖਾਨ ਨੇ ਕੰਨਾਂ ਵਿੱਚ ਗੱਲ ਜੀ ਸੁਣੀ ਹੈ ਤੇ ਮਨ ਦੇ ਵਿੱਚ ਕੋਈ ਗੁੱਸਾ ਜਿਹਾ ਬਹੁਤਾ ਹੋਇਆ ਹੈ, ਮਸ਼ਕਰ ਸਾਏ ਸੁਮੇਰ ਭਗਨ ਚਹਿ ਮਨ ਮਨੋ। ਜਿਵੇਂ ਕਹਿੰਦੇ ਮੱਛਰ ਗੁੱਸੇ ਜੇ ਹੋ ਕੇ ਸੁਮੇਰ ਪਰਬਤ ਨੂੰ ਕਹਿੰਦੇ ਮਨ ਵਿੱਚ ਭੁੰਨਣਾ ਚਾਹੇ, ਇਸ ਤਰ੍ਹਾਂ ਕਹਿੰਦੇ ਇਹਦਾ ਗੁੱਸਾ ਜਾਂ ਮੱਛਰ ਵਾਂਗੂ ਆਇਆ ਹੈ। ਕਹਿ ਕੇ ਆਨਹ ਗਹੀ ਕਹੇ ਜਿਨ ਆਵਈ। ਉਸ ਪੁਰਸ਼ ਨੂੰ ਫੇਰ ਕਿਹਾ ਕਹਿੰਦੇ ਵੀ ਲਿਆ ਕੇ ਉਹਨੂੰ ਫੜ ਕੇ ਲਿਆਓ, ਜੇ ਉਹ ਕਹੇ ਵਿੱਚ ਨਹੀਂ ਆਉਂਦੇ ਹਨ ਭਾਵ ਜੇ ਆਖਿਆ ਨਹੀਂ ਨਾ ਚੱਲਦੇ ਆਉਂਦੇ, ਫਿਰ ਉਹਨਾਂ ਨੂੰ ਪਕੜ ਕੇ ਗ੍ਰਿਫਤਾਰ ਕਰਕੇ ਲਾਇਆ। ਹੋ ਜਾਹੋ ਅਭੈ ਸਮਝਾਹੋ ਬਹੁਰ ਪਛਤਾਵਈ। ਤੂੰ ਵੀ ਕਹਿੰਦੇ ਹੁਣ ਫੇਰ ਜਾ ਤੇ ਇਸ ਤਰ੍ਹਾਂ ਉਹਨੂੰ ਸਮਝਾ ਵੀ, ਜੇ ਨਾ ਆਉਂਗੇ ਤੇ ਫਿਰ ਪਛਤਾਓਗੇ, ਤੁਹਾਨੂੰ ਪਕੜ ਕੇ ਲਿਆ ਜਾਏਗਾ। ਦੇ ਰਹੀਨ ਨਰ ਫੇਰ ਹੇਰ ਕਹਿ ਜਾਏ ਕਹਿ। ਉਹ ਜਿਹੜਾ ਪੁਰਸ਼ ਹੈ ਦੇਰੀ ਤੋਂ ਬਿਨਾਂ ਫੇਰ ਜਾ ਕੇ ਤੁਸਨੇ ਜਾ ਕੇ ਕਿਹਾ ਸਤਿਗੁਰੂ ਨੂੰ ਵੇਖ ਕੇ, ਵੇਗ ਚਲੋ ਇੱਕ ਬੇਰ ਹਿਰਦੇ ਹਰ ਖਾਏ ਕਹਿ। ਗੁਰੂ ਨਾਨਕ ਸਾਹਿਬ ਹਿਰਦੇ ਵਿੱਚ ਖੁਸ਼ ਹੋ ਕੇ ਇੱਕ ਵਾਰੀ ਤਾਂ ਛੇਤੀ ਦੇ ਕੇ ਚੱਲੋ ਤੁਸੀਂ। ਨਤਰ ਰਿਸੈ ਮਨ ਖਾਨ ਮੰਗਾਏ ਗਹਾਏ ਕਹਿ। ਜਿਹੜਾ ਮਨ ਵਿੱਚ ਖਾਨ ਗੁੱਸੇ ਹੋਇਆ ਪਿਆ ਤੁਹਾਨੂੰ ਪਕੜਾ ਕੇ ਗ੍ਰਿਫਤਾਰ ਕਰਕੇ ਮੰਗਾਵੇਗਾ ਉੱਥੇ। ਹੋ ਭਲੀ ਬਾਤ ਹੈ ਆਪ ਚੱਲੋ ਸੁਖ ਪਾਏ ਕਹਿ। ਚੰਗੀ ਗੱਲ ਹੈ ਆਪ ਸੁਖ ਪਾ ਕੇ ਚੱਲ ਪੋ ਜੀ ਮਹਾਰਾਜ। ਸੁਣਿਓ ਸ੍ਰੋਣ ਸੁਖ ਰਾਜ ਸਹਿਜ ਮੁਸਕਤ ਚੱਲੇ। ਜੋ ਸੁਖਾਂ ਦੇ ਰਾਜੇ ਗੁਰੂ ਨਾਨਕ ਸਾਹਿਬ ਜੀ ਜਦੋਂ ਇਹ ਸੁਣਿਆ ਕੰਨਾਂ ਵਿੱਚ ਸਹਿਜੇ ਸਹਿਜੇ ਹੌਲੀ ਹੌਲੀ ਮੁਸਕਰਾਉਂਦੇ ਹੋਏ ਚੱਲ ਪਏ ਹਨ। ਮੰਦ ਮਤੀ ਮਨ ਮੂਡ ਦੇਨ ਤੇ ਮਤ ਭਲੇ। ਜਿਹੜਾ ਭੈੜੀ ਮਤ ਵਾਲਾ ਮੰਦਾ ਮੂਰਖ ਨਵਾਬ ਨੂੰ ਚੰਗੀ ਤਰ੍ਹਾਂ ਅਕਲ ਮਤ ਦੇਣ ਵਾਸਤੇ ਬੇਦੀ ਕੁਲ ਨਿਕੇਤ ਗਏ ਹੇ ਤਹਿ ਗਈ। ਬੇਦੀਆਂ ਦੇ ਖੇਤ ਯਾਰੂ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਨਿਕੇਤ ਉਹਦੇ ਘਰ ਚਲੇ ਗਏ, ਇਸੇ ਹਿੱਤ ਕਰਕੇ ਵੀ ਉਹਨੂੰ ਅਕਲ ਮਤ ਦੇਣੀ ਇਸ ਕਾਰਨ ਕਰਕੇ ਉਹਦੇ ਘਰੇ ਗਏ ਹਨ। ਹੋ ਕਲ ਕਲ ਮਲ ਬਲ ਬਲਤ ਉਬਾਰਨ ਤਿਸ ਸਹੀ। ਇਹ ਜਿਹੜਾ ਮਨਵਾਬ ਹੈ ਜਿਹੜੇ ਕਲਯੁਗ ਦੇ ਬਲੀ ਪਾਪ ਹੈ ਉਹਨਾਂ ਨਾਲ ਜਿਹੜਾ ਬਲਕੀਏ ਘਿਰਿਆ ਹੋਇਆ ਵੀ ਉਹਨੂੰ ਆਪਾਂ ਬਚਾਉਣਾ ਹੈ ਕੱਢਣਾ ਹੈ, ਜਿਹੜੇ ਪਾਪ ਨਾਲ ਉਹ ਘੇਰਿਆ ਪਿਆ ਉਹਨੂੰ ਬਚਾਉਣ ਵਾਸਤੇ ਮਾਰੇ ਗਏ ਕਾਰਨ ਹੈ ਜਾਣਦਾ। ਗਏ ਠਾਂਡ ਤਹਿ ਭਏ ਕੀਓ ਨਾ ਸਲਾਮ ਕੋ। ਗੁਰੂ ਮਹਾਰਾਜ ਚਲੇ ਗਏ ਨਵਾਬ ਕੋਲ, ਉੱਥੇ ਖੜਿਆ ਰਹੇ ਕੋਈ ਸਲਾਮ ਸਲੂਮ ਨੀ ਉਹਨੂੰ ਕੀਤੀ ਆਪ ਜੀ ਨੇ। ਹੇਰਤ ਉਰ ਰਿਸ ਸਰਸ ਖਾਨ ਮਨ ਬਾਮ ਕੋ। ਆਹ ਜਿਹੜਾ ਮਠਾਣ ਦਾ ਮਨ ਟਿੱਡ ਹੈ ਨਾ, ਉਹਨੇ ਵੇਖ ਕੇ ਹਿਰਦੇ ਵਿੱਚ ਬੜਾ ਗੁੱਸਾ ਜਿਹਾ ਕੀਤਾ ਵੀ ਮੈਨੂੰ ਸਲਾਮ ਕਿਉਂ ਨੀ ਕੀਤੀ ਇਹਨਾਂ ਨੇ। ਹੋ ਜੋ ਹਕਾਰਿਓ ਤੋ ਹਿਨ ਆਇਓ ਕਿਆ ਠੱਟੀ। ਗੁੱਸੇ ਵਿੱਚ ਭਰਿਆ ਹੋਇਆ ਨਵਾਬ ਬੋਲਿਆ ਕਹਿੰਦਾ ਨਾਨਕ ਮੋਦੀ ਮੈਂ ਤੈਨੂੰ ਸੱਦਿਆ ਸੀ, ਤੂੰ ਕਿਉਂ ਨੀ ਆਇਆ ਹੈ, ਕੀ ਤੂੰ ਹਿਰਦੇ ਵਿੱਚ ਧਾਰੀ ਸੋਚੀ ਵਿਚਾਰੀ ਹੈ। ਹੋ ਮੋਰ ਆਏ ਸੰਗ ਮੋਰ ਬੈਠੇ ਓ ਲਖ ਲਟੀ। ਜਿਹੜੀ ਆਗਿਆ ਉਹਨੂੰ ਤੂੰ ਕਹਿੰਦੇ ਮੋੜ ਬੈ ਮੋੜ ਦਿੱਤਾ ਹੈ, ਬੈਠੇ ਓ ਲੱਖ ਲੁੱਟੀ। ਲੱਖਾਂ ਜਿਵੇਂ ਕੋਈ ਲੁੱਟ ਕੇ ਬੈਠ ਜਾਏ, ਲੱਖਾਂ ਦਾ ਮਾਲਕ ਹੋ ਕੇ ਬੈਠ ਜੇ, ਜਾਂ ਤੂੰ ਬੈਠ ਗਈਆਂ ਜਾਂ ਲੁੱਟੀ ਦੇ ਥਾਂ ਲੱਟੀ। ਮੈਨੂੰ ਕਹਿੰਦੇ ਲਟੀ ਦਾ ਅਰਥ ਹੈ ਛੋਟਾ ਜਾਣ ਕੇ, ਨਿੱਕਾ ਜਾਂ ਮਾੜਾ ਜਾਣ ਕੇ ਬੈਠ ਗਿਆ ਕੀ ਹੋ ਕੇ। ਚਾਕਰ ਜਬੈ ਤੁਮਾਰ ਆਵਤੇ ਤੁਮ ਕਹੇ। ਮਹਾਰਾਜ ਕਹਿੰਦੇ ਹੋ ਨਵਾਬ, ਜਦੋਂ ਤੇਰੇ ਅਸੀਂ ਮੋਦੀ ਹੁੰਦੇ ਸੀ ਨਾ, ਉਦੋਂ ਜਦੋਂ ਤੂੰ ਕਹਿੰਦਾ ਸੀ ਆ ਜਾਂਦੇ ਸੀ। ਤਜੀ ਕ੍ਰਿਤ ਆਪ ਸਭੈ ਨਿਰਾਰੇ ਹੋ ਰਹੇ। ਤਾਂ ਕਹਿੰਦੇ ਮੋਦੀ ਖਾਨੇ ਦਾ ਕੰਮ ਅਸੀਂ ਛੱਡ ਦਿੱਤਾ ਹੈ ਤੇ ਅਸੀਂ ਹੁਣ ਨਾਲੇ ਹੋ ਗਏ, ਸੁਤੰਤਰ ਹੋ ਰਹੇ। ਚਾਕਰ ਭਏ ਖੁਦਾਏ ਹੁਕਮ ਤੇ ਮਾਨ। ਹੁਣ ਤੇਰੇ ਅਸੀਂ ਨਹੀਂ ਰਹੇ ਨੌਕਰ ਚਾਕਰ, ਅਸੀਂ ਹੁਣ ਤਾਂ ਖੁਦਾ ਦੇ ਕਹਿੰਦੇ ਚਾਕਰ ਹੋ ਰਹੇ, ਉਹਦੇ ਸੇਵਕ ਬਣ ਰਹੇ ਹਾਂ। ਹੋ ਨਿਰੰਕਾਰ ਕਰ ਤਾਰ ਜਗਤ ਜਿਹ ਜਾਣਈ। ਖੁਦਾ ਨੂੰ ਜਿਹੜੇ ਹਿੰਦੂ ਲੋਕ ਨਿਰੰਕਾਰ ਜਾਣਦੇ ਹੈ ਜਾਂ ਕਰਤਾਰ ਕਰਕੇ ਸੰਸਾਰ ਦੇ ਲੋਕ ਜਾਣਦੇ ਆ ਨਾ, ਉਸ ਪ੍ਰਕਾਰ ਦੇ ਨਿਰੰਕਾਰ ਦੇ ਹੁਣ ਅਸੀਂ ਸੇਵਕ ਨੌਕਰ ਚਾਕਰ ਹੋ ਰਹੇ ਹਾਂ, ਤੇਰੇ ਨਹੀਂ ਰਹੇ, ਇਸ ਕਰਕੇ ਤੇਰੇ ਕੋਲ ਕਿਉਂ ਆਈਏ ਅਸੀਂ। ਸ੍ਰੋਣ ਸੁਣਤ ਰਿਸ ਸਰਸ ਨ ਬਸ ਅਸ ਕਹਿਤ ਭਾਵੇ। ਸੁਣ ਕੇ ਗੁੱਸਾ ਬਹੁਤ ਚੜਿਆ, ਬਸ ਕੋਈ ਚੱਲਿਆ ਨੀ ਇਸਦਾ, ਇਸ ਤਰ੍ਹਾਂ ਕਹਿਣ ਲੱਗਿਆ ਇਹ ਨਵਾਬ। ਆਨੋ ਦੀਨ ਮਝਾਰ ਦੀਨ ਮਤ ਚਹਿਤ ਭਾ। ਇਹਨਾਂ ਨੂੰ ਮੈਂ ਮੁਸਲਮਾਨਾਂ ਦੇ ਧਰਮ ਵਿੱਚ ਲੈ ਆਵਾਂ। ਉਹ ਕਹਿੰਦੇ ਦੀਨ ਮਤ ਵਾਲਾ, ਨੀਵੀਂ ਮਤ ਵਾਲਾ, ਹੀਨ ਮਤ ਵਾਲਾ ਇਹ ਕਹਿੰਦੇ ਚਾਹਣ ਲੱਗਿਆ ਵੀ ਇਹਨਾਂ ਨੂੰ ਮੁਸਲਮਾਨਾਂ ਦੇ ਧਰਮ ਵਿੱਚ ਮੈਂ ਲੈ ਆਵਾਂ। ਅੱਜ ਜੁਮੇ ਕੋ ਰੋਜ਼ ਖੋਜ ਸਭ ਪਾਏ ਹਾਂ। ਅੱਜ ਜੁਮੇ ਦਾ ਰੋਜ਼ ਕੀ ਹੈ ਦਿਨ, ਸ਼ੁੱਕਰਵਾਰ ਦਾ ਦਿਨ ਹੈ, ਇਸ ਤਰ੍ਹਾਂ ਇਹਦਾ ਸਾਰਾ ਜਿਹੜਾ ਖੋਜ ਕੀ ਹੈ ਪਤਾ ਮੈਂ ਪਾ ਲਵਾਂ। ਹੋ ਚੱਲੀਏ ਸੰਗ ਮਸੀਤ ਨਮਾਜ਼ ਪੜ੍ਹਾਏ ਹਾਂ। ਸੋਚ ਵਿਚਾਰ ਕੇ ਕਹਿਣ ਲੱਗਿਆ ਵੀ ਗੁਰੂ ਨਾਨਕ ਮੋਦੀ ਮੇਰੇ ਨਾਲ ਮਸੀਤ ਵਿੱਚ ਚੱਲੀਏ ਤੇ ਉੱਥੇ ਨਵਾਜ਼ ਆਪਾਂ ਰਲ ਮਿਲ ਕੇ ਪੜਾ ਪੜਾਵਾਂਗੇ। ਦ੍ਰਿਸ਼ਟ ਏਕ ਪਰ ਧਰੀ ਜਗਤ ਤਜ ਕਾਨ ਕੋ। ਇੱਕੋ ਖੁਦਾ ਉੱਪਰ ਤੁਸੀਂ ਨਿਗਾਹ ਰੱਖੀ ਹੋਈ ਹੈ, ਸੰਸਾਰ ਦੀ ਕਾਨ ਕਨੋੜ ਤੁਹਾਨੇ ਛੱਡ ਦਿੱਤੀ ਹੋਈ। ਹਿੰਦੂ ਤੁਰਕ ਜੇ ਦੋਏ ਨ ਭੇਦਹਿ ਜਾਨ ਕੋ। ਗੁਰੂ ਨਾਨਕ ਹਿੰਦੂ ਤੇ ਮੁਸਲਮਾਨ ਜਿਹੜੇ ਦੋਨਾਂ ਵਿੱਚ ਤੁਸੀਂ ਕੋਈ ਭੇਦ ਨਹੀਂ ਜਾਣਦੇ, ਫਕਰੇ ਵੱਖਰੇ ਵੱਖਰੇ ਨਹੀਂ ਸਮਝਦੇ ਹੋ। ਤੋਹਮ ਕਰ ਹੈ ਖੁਦਾਏ ਬੰਦਗੀ ਬੰਦ ਕਰ। ਹਾਂ ਵੀ ਆਪਾਂ ਮਸੀਤ ਵਿੱਚ ਜਾ ਕੇ ਖੁਦਾ ਦੀ ਬੰਦਗੀ ਕਰਾਂਗੇ, ਹੱਥ ਜੋੜ ਕੇ ਹੱਥ ਬੰਨਗੇ। ਹੋ ਤੁਮ ਭੀ ਗਵਨੋ ਸੰਗ ਤਜਹੋ ਨਾਰ ਲਾਜ ਡਰ। ਇਸ ਕਰਕੇ ਤੁਸੀਂ ਵੀ ਮੇਰੇ ਨਾਲ ਹੀ ਚੱਲੋ, ਹਰ ਜਿਹੜੇ ਲੋਕਾਂ ਦੀ ਲੱਜਿਆ ਤੇ ਸ਼ਰਮ ਜੀ ਡਰ ਜਾ ਛੱਡ ਕੇ। ਸੁਣ ਨਾਨਕ ਜੀ ਕਾਨ ਬੈਨ ਆਨਨ ਭਨ। ਗੁਰੂ ਮਹਾਰਾਜ ਨੇ ਬਚਨ ਕੰਨਾਂ ਵੀ ਸੁਣ ਕੇ ਮੁਖੋਂ ਬਚਨ ਕਿਹਾ ਹੈ ਇਸ ਨੂੰ। ਚਲੋ ਖਾਨ ਤੇ ਥਾਨ ਜਹਾਂ ਤੁਮ ਮਨ ਮਨ। ਪਠਾਨਕ ਨਵਾਬ ਜੀ ਚੱਲੋ ਜਿਸ ਥਾਂ ਤੁਹਾਡਾ ਮਨ ਮੰਦਾ, ਭਾ ਮਸੀਤ ਜਾਣ ਨੂੰ ਅਸੀਂ ਤਿਆਰ ਹੈ, ਚੱਲਦੇ ਹਾਂ। ਖੋਜੋ ਖੋਜਣ ਯੋਗ ਤਜਾਨਿਓ ਜਾਏ ਹੈ। ਜਿਹੜਾ ਢੂੰਡਣ ਯੋਗ ਹੈ ਉਹ ਢੂੰਡਿਆ ਜਾਏਗਾ ਤੇ ਜਾਣਿਆ ਜਾਏਗਾ। ਹੋ ਆਨੰਦ ਕੰਧ ਮੁਕੰਦ ਚੱਲੇ ਸੰਗ ਰਾਏ ਹੈ। ਇਸ ਤਰ੍ਹਾਂ ਜੋ ਆਨੰਦ ਦੇ ਮੰਦਲ ਹੈ ਮੁਕਤੀ ਦਾਤੇ ਗੁਰੂ ਨਾਨਕ ਸਾਹਿਬ ਨਵਾਬ ਦੇ ਨਾਲ ਚੱਲ ਪਏ ਹੋ ਜਾ ਬਚਨ ਕਹਿ ਕੇ। ਰੌਰ ਪਰੀਪੁਰ ਮਾਹੇ ਨਾਰ ਨਰ ਸਾਗਰ ਮੈਂ। ਇੱਧਰ ਸੁਲਤਾਨਪੁਰ ਨਗਰ ਦੇ ਵਿੱਚ ਇਸਤਰੀ ਪੁਰਸ਼ਾਂ ਵਿੱਚ ਬੜਾ ਰੌਲਾ ਰੱਪਾ ਜਾ ਪੈ ਗਿਆ ਸਾਰੇ ਹੀ। ਘਰ ਘਰ ਕਰਤ ਵਿਚਾਰ ਕੁਲਾਹਲ ਨਗਰ ਮੈਂ। ਘਰਾਂ ਵਿੱਚ ਸੋਚਾਂ ਵਿਚਾਰਾਂ ਕਰਦੇ ਹੈ, ਸੁਲਤਾਨਪੁਰ ਨਗਰ ਵਿੱਚ ਬੜਾ ਰੌਲਾ ਰੱਪਾ ਹੈ। ਰੰਕ ਧਨੀ ਬ੍ਰਿਧ ਬਾਲ ਤਰੁਣ ਦੌਰਤ ਚੱਲੇ। ਕੋਈ ਕੰਗਾਲ ਹੈ ਕਿਵੇਂ, ਕੋਈ ਮਾਇਆ ਧਾਰੀ ਹੈ, ਬੁੱਢਾ ਹੈ, ਬੱਚਾ ਹੈ, ਜਵਾਨ ਹੈ, ਸਾਰੇ ਦੌੜਦੇ ਚੱਲੇ ਹਨ। ਹੋ ਨਾਨਕ ਹੋਏ ਹੈ ਤੁਰਕ ਬਾਤ ਇਹ ਨਹਿ ਭਲੇ। ਅੱਜ ਗੁਰੂ ਨਾਨਕ ਸਾਹਿਬ ਜੀ ਨੇ ਮੁਸਲਮਾਨ ਬਣ ਹੋ ਜਾਣਾ ਹੈ, ਇਹ ਤਾਂ ਗੱਲ ਚੰਗੀ ਨਹੀਂ ਹੈ ਸਾਡੇ ਲਈ। ਹੋਤ ਰੀਤ ਵਿਪਰੀਤ ਭੀਤ ਚਿਤ ਹਿੰਦ ਕੋ। ਇਹ ਤਾਂ ਰੀਤੀ ਤਾਂ ਉਲਟੀ ਰੀਤੀ ਹੋ ਰਹੀ ਹੈ, ਜਿੰਨੇ ਹਿੰਦੂ ਲੋਕ ਮੁੱਖ ਉਹਨਾਂ ਦੇ ਚਿੱਤ ਵਿੱਚ ਬੜਾ ਭਾਰੀ ਡਰ ਪੈ ਹੈ। ਕਵਨ ਨਿਵਾਰਹਿ ਜਾਏ ਬਖਾਨ ਨਰਿੰਦ ਕੋ। ਇਹ ਆਪੋ ਵਿੱਚ ਹੀ ਕਹਿੰਦੇ ਆ ਵੀ ਰਾਜੇ ਨੂੰ ਜਾ ਕੇ ਕੌਣ ਹਟਾਵੇ, ਤੂੰ ਇਉਂ ਨਾ ਵੀ ਕਰ। ਅਤ ਅਚਰਜ ਕੀ ਬਾਤ ਸੁਨਤ ਚਿਤ ਥਰ ਹਰੈ। ਅਚਰਜੀ ਗੱਲ ਬਾਤ ਹੈ ਸੁਣ ਕੇ ਚਿਤ ਕਹਿੰਦੇ ਥਰਨ ਥਰਨ ਕੰਬਦਾ ਹੈ। ਉਹ ਇਹ ਬਿਧ ਆਗੇ ਭਈ ਨ ਜਿਹ ਬਿਧ ਅਬ ਕਰੈ। ਜਿਸ ਤਰ੍ਹਾਂ ਨਵਾਬ ਵੀ ਹੁਣ ਕਰਨਾ ਚਾਹੁੰਦਾ, ਇਸ ਤਰ੍ਹਾਂ ਦੀ ਗਤੀਵਿਧੀ ਇਹੋ ਜਿਹਾ ਤਰੀਕਾ ਤੇ ਕਦੇ ਹੋਇਆ ਹੀ ਨਹੀਂ ਹੈ। ਚਤੁਰ ਵਰਨ ਨਰ ਚੱਲੇ ਤਮਾਸ਼ੇ ਹਿਤ ਸਭੈ। ਚਾਰੇ ਵਰਨਾਂ ਦੇ ਲੋਕ ਬ੍ਰਾਹਮਣ ਵੀ ਖੱਤਰੀ ਵੈਸ਼ਵੀ ਸ਼ੂਦਰ ਕਹਿੰਦੇ ਚੱਲ ਪਏ ਸਾਰੇ ਤਮਾਸ਼ਾ ਵੇਖਣ ਵਾਸਤੇ। ਫਿਰ ਜਰਾਮ ਕੁਚਾਲ ਵਿਸਾਲਹ ਦੁਖ ਤਬੈ। ਇੱਧਰ ਜਿਹੜਾ ਜੈ ਰਾਮ ਖੋਟੀ ਚਾਲ ਖੋਟੀ ਰੀਤੀ ਹੁੰਦੀ ਦੇਖ ਕੇ ਬਹੁਤ ਹੀ ਦੁੱਖ ਵਿੱਚ ਆ ਗਿਆ, ਦੁੱਖ ਵਿੱਚ ਪਿਆ ਗਰਕ ਗਿਆ। ਸੋਚਤ ਸੋਚਨ ਸਖਚ ਚੱਲਿਓ ਚਕ੍ਰਿਤ ਘਰੇ। ਹਾਂ ਕਹਿੰਦੇ ਇਸੇ ਤਰ੍ਹਾਂ ਜਿਹੜੀਆਂ ਸੋਚਾਂ ਹੈ ਚਿੰਤਾ ਉਹਨਾਂ ਨੂੰ ਸੋਚਦਾ ਹੋਇਆ ਸੰਕੋਚ ਕਰਦਾ ਡਰਦਾ ਹੈ ਤੇ ਬੜਾ ਚੱਕਰਤ ਹੈਰਾਨ ਜਾ ਹੋਇਆ ਘਰ ਨੂੰ ਚੱਲਿਆ ਵਿਚਾਰਾ। ਹੋ ਚਿਤ ਚਾਹਤ ਕਛ ਔਰ ਵਿਦ ਨਾ ਕਰੇ। ਮੈਂ ਤਾਂ ਚਿੱਤ ਵਿੱਚ ਕੁਝ ਹੋਰ ਹੀ ਚਾਹੁੰਦਾ ਸੀ, ਇਹ ਵਿਧਾਤੇ ਫਲ ਪ੍ਰਦਾਤੇ ਨੇ ਹੋਰ ਹੀ ਕਛ ਕਰਦਾ ਹੈ। ਵਧਤ ਸੁਧਾ ਕੀ ਲਤਾ ਹਲਾ ਹਲ ਫਰ ਫਰੀ। ਇਹ ਤਾਂ ਜਿਵੇਂ ਅੰਮ੍ਰਿਤ ਦੀ ਕੋਈ ਵੇਲ ਵੱਧ ਫਲ ਰਹੀ ਹੋਵੇ ਤੇ ਗੱਲ ਇਉਂ ਹੋਵੀ ਹੋਵੇ ਪੁੱਠੀ ਵੀ ਇਹ ਜ਼ਹਿਰ ਨੂੰ ਜ਼ਹਿਰ ਦੇ ਫਲਾਂ ਨਾਲ ਫਲੀ ਭੂਤ ਹੋਵੇ, ਅੰਮ੍ਰਿਤੀ ਵੀ ਵੇਲ ਨੂੰ ਜ਼ਹਿਰ ਦੇ ਫਲ ਲੱਗ ਜਾਣ। ਲਿਖਤ ਕਲਾ ਨੇ ਦਲਮ ਵਿਧੰਤਕ ਲਿਖ ਹਰੀ। ਜਿਵੇਂ ਕੋਈ ਕਲਮ ਲੈ ਕੇ ਕਹਿੰਦੇ ਚੰਦਰਮਾ ਦੀ ਮੂਰਤੀ ਲਿਖਦਾ ਹੋਵੇ ਬਣਾਉਂਦਾ ਹੋਵੇ ਤੇ ਸਗੋਂ ਕਹਿੰਦੇ ਉਹ ਜਿਹੜੀ ਵਿਧੰਤਕ ਲਿਖ ਹਰੀ ਚੰਦਰਮਾ ਨੂੰ ਨਾਸ਼ ਕਰਨ ਵਾਲਾ ਵਿਧੰਤ ਕੀ ਹੈ ਰਾਹੂ ਹੈ, ਉਹ ਰਾਹੂ ਦੀ ਫੋਟੋ ਰਾਹੂ ਦੀ ਮੂਰਤੀ ਲਿਖੀ ਜਾਵੇ ਕਲਮ ਨਾਲ। ਮੈਂ ਤਾਂ ਗੁਰੂ ਨਾਨਕ ਸਾਹਿਬ ਜੀ ਨੂੰ ਇੱਥੇ ਸੁਲਤਾਨਪੁਰ ਲਿਆ ਕੇ ਆਪਣਾ ਜਸ ਕਰਾਉਣਾ ਚਾਹੁੰਦਾ ਸੀ, ਇਹ ਤਾਂ ਜਿਵੇਂ ਉਹ ਰਾਹੂ ਦੀ ਫੋਟੋ ਵਾਂਗੂ ਮੇਰੀ ਤਾਂ ਬਦਨਾਮੀ ਹੋਊਗੀ ਹੁਣ। ਜਦੋਂ ਇਹ ਗੁਰੂ ਨਾਨਕ ਸਾਹਿਬ ਜੀ ਮੁਸਲਮਾਨ ਬਣ ਗਏ ਜਸ ਮੇਰਾ ਕਿਹਨੇ ਕਰਨਾ ਹੈ, ਉਹ ਕਹਿਣਗੇ ਜੈ ਰਾਮ ਲਿਆ ਤਾਂ ਇਹ ਭੁਜ ਦੀ ਤਲਵੰਡੀ ਤੋਂ ਇਹਨੇ ਸਾਰੇ ਪੁਆੜੇ ਪਾਏ ਹੈ, ਤਾਂ ਇਹ ਗੁਰੂ ਨਾਨਕ ਸਾਹਿਬ ਜੀ ਮੁਸਲਮਾਨ ਬਣ ਗਏ। ਇਹ ਗੱਲ ਤਾਂ ਹੋ ਗਈ ਜਿਵੇਂ ਚੰਦਰਮਾ ਦੀ ਕੋਈ ਮੂਰਤੀ ਬਣਾਉਣਾ ਚਾਹੇ ਅਤੇ ਉਹ ਚੰਦਰਮਾ ਨੂੰ ਨਾਸ਼ ਕਰਨ ਵਾਲੇ ਦੀ ਬਣ ਜਾਏ, ਚੰਦਰਮਾ ਨੂੰ ਗ੍ਰਹਿਣ ਲੱਗਣ ਵਾਲੇ ਰਾਹੂ ਦੀ ਬਣ ਜਾਏ, ਗੱਲ ਤਾਂ ਪੁੱਠੀ ਹੋ ਗਈ, ਜਸ ਕਿੱਥੇ ਰਹਿਣਾ, ਬਦਨਾਮੀ ਹੋਵੇਗੀ। ਦਰਬ ਦੇਨ ਕੋ ਖਾਨ ਹਕਾਰਿਓ ਨਰ ਪਠੇ। ਗੱਲ ਇਹ ਆ ਪੁੱਠੀ ਪੈ ਗਈ ਵੀ ਜਿਹੜਾ ਤਨ ਦੇਣ ਵਾਸਤੇ ਉਹ ਪੁਰਸ਼ ਨੇ ਪੁਰਸ਼ ਨੂੰ ਮੇਰੇ ਕੋਲ ਭੇਜਿਆ ਸੀ ਨਵਾਬ ਨੇ, ਉਹ ਬਹੁਰ ਨਿਵਾਜ ਕਰਾਏ ਭਈ ਬਿਧ ਆਪ ਠੇ। ਕਹਿੰਦੇ ਹੁਣ ਵਿਧੀ ਜੀ ਪੁੱਠੀ ਹੋ ਗਈ, ਹੁਣ ਦੰਤਾ ਕਿਧਰੇ ਰਹਿ ਗਿਆ ਦੇਣਾ, ਤੇ ਗੁਰੂ ਨਾਨਕ ਨੂੰ ਮਸੀਤ ਵਿੱਚ ਲਿਜਾ ਕੇ ਨਵਾਜ ਪੜਾਇਆ ਚਾਹੁੰਦਾ ਹੈ। ਚਤੁਰ ਦਿਸ਼ਾ ਤੇ ਜਕੈ ਥਕਿਤ ਚਿਤ ਹੋਇ ਰਹਾ। ਚਾਰੇ ਤਰਫਾਂ ਤੋਂ ਕਹਿੰਦੇ ਇਸ ਤਰ੍ਹਾਂ ਜਕਦਾ ਹੈਰਾਨ ਜਿਹਾ ਹੁੰਦਾ ਹੈ, ਇਸ ਤਰ੍ਹਾਂ ਬਹੁਤ ਹੀ ਕਹਿੰਦੇ ਹੈਰਾਨ ਜਿਹਾ ਹੋ ਕੇ ਇਹਦਾ ਚਿੱਤ ਥੱਕ ਗਿਆ ਹੈ। ਕਾਲੂ ਕਹਿ ਹੋ ਕਾਹੇ ਕਿ ਮੂਲਾ ਕਹਿ ਕਹਾ। ਜਦੋਂ ਕਾਲੂ ਉਹ ਕਹੂਗਾ ਮੈਂ ਫਿਰ ਕੀ ਕਹਾਂਗਾ, ਕੀ ਜਵਾਬ ਦੇਵਾਂਗਾ, ਤੇ ਜਿਹੜਾ ਮੂਲਾ ਹੈ ਉਹ ਮੈਨੂੰ ਭਲਾ ਕੀ ਆਖੂਗਾ। ਨਾਨਕ ਜਨਨੀ ਬੂਝਤ ਉੱਤਰ ਦਿਓ ਕੋ। ਗੁਰੂ ਨਾਨਕ ਸਾਹਿਬ ਦੇ ਮਾਤਾ ਤ੍ਰਿਪਤਾ ਨੇ ਮੈਨੂੰ ਪੁੱਛ ਲਿਆ ਵੀ ਜੈ ਰਾਮਾ ਕੀ ਕੀਤਾ ਤੂੰ, ਉਹਨਾਂ ਦੀ ਮਾਤਾ ਨੂੰ ਮੈਂ ਭਲਾ ਕੀ ਜਵਾਬ ਦੇਊਂਗਾ। ਉਹ ਮੁਰ ਪਰ ਧਰ ਹੈ ਖੋਰ ਨ ਜਾਣੈ ਭਿਓ ਕੋ। ਕਹਿੰਦੇ ਸਾਰਾ ਖੋਟਪਣਾ ਦਾ ਦੋਸ਼ ਮੇਰੇ ਉੱਪਰ ਹੀ ਰੱਖਣਗੇ, ਕਿਸੇ ਨੇ ਕੋਈ ਭੇਤ ਨਹੀਂ ਜਾਣਨਾ ਵੀ ਇਹ ਨਵਾਬ ਨੇ ਸਾਰਾ ਕੁਛ ਕਰਿਆ ਅਹੰਕਾਰ ਵਿੱਚ ਆ ਕੇ। ਲੱਜਤ ਚੀਤ ਨਿਕੇਤ ਬਰਿਓ ਦੁਰ ਬੈਸਿਓ। ਇਤਵੇ ਸ਼ਰਮ ਸ਼ਾਰ ਜਾ ਹੋਇਆ ਵਿਚਾਰਾ, ਕਹਿੰਦੇ ਘਰ ਵਿੱਚ ਲੋਕੇ ਬੈਠ ਗਿਆ ਜੈ ਰਾਮ। ਗਰੀਬ ਨੀਮ ਕਰ ਮਸਟ ਸੋਚ ਤਨ ਜੈਸਿਓ। ਗਰਦਨ ਜੀ ਨੀਵੀ ਕਰ ਲਈ ਹੈ ਤੇ ਚੁੱਪ ਹੋ ਗਿਆ ਹੈ, ਮਨੋ ਚਿੰਤਾ ਨੇ ਜਿਵੇਂ ਸਰੀਰ ਧਾਰਿਆ ਹੋਵੇ, ਚਿੰਤਾ ਦਾ ਰੂਪ ਹੀ ਬਣ ਕੇ ਬੈਠ ਗਿਆ। ਜੈ ਰਾਮ ਧਰਨ ਖਨਤ ਚਖ ਨੀਰ ਭਰੇ ਭਰ ਆਵਈ, ਨਾ ਨਾਲ ਧਰਤੀ ਜੀ ਵੈ ਜੈ ਰਾਮ ਪੁੜਦੈ, ਅੱਖਾਂ ਵਿੱਚੋਂ ਪਾਣੀ ਭਰ ਭਰ ਕੇ ਆਉਂਦਾ। ਹੋ ਕਰਨਾ ਮੂਰਤ ਧਰੀ ਮਨੋ ਪਛਤਾਵਈ, ਮਨੋ ਕਰਨਾ ਨੇ ਜਿਵੇਂ ਸ਼ਕਲ ਸੂਰਤ ਧਾਰਨ ਕੀਤੀ ਹੋਵੇ ਤੇ ਪਛਤਾਉਂਦੀ ਹੋਵੇ, ਮਨੋ ਜੈ ਰਾਮ ਕਰਨ ਦੀ ਮੂਰਤੀ ਬਣਿਆ ਬੈਠਾ ਹੈ। ਲਖਿਓ ਨਾਨਕੀ ਤਿਸੈ ਤੁੰਡ ਮੁਰਝਾਇਆ, ਜਿਹੜੀ ਨਾਨਕੀ ਉਹਨੇ ਜਾਣ ਲਿਆ ਵੀ ਮੇਰੇ ਪਤੀ ਦਾ ਮੂੰਹ ਜਾ ਮੁਰਝਾ ਗਿਆ ਹੈ। ਚਲ ਬਿਨ ਤੋਰੀ ਨਾਲ ਕਮਲ ਕੁਮ ਲਾਇਆ, ਪਾਣੀ ਤੋਂ ਬਗੈਰ ਕਮਲ ਦੀ ਨਾਲੀ ਜੀ ਟੁੱਟ ਜਾਵੇ ਤੇ ਕਮਲ ਕੁਮ ਲਾ ਜਾਂਦਾ ਹੈ, ਉਹ ਪਤੀ ਦਾ ਹਾਲ ਹੋ ਗਿਆ ਹੈ। ਚਿਤ ਚਕ੍ਰਿਤ ਅਤ ਚਿੰਤ ਕਹੋ ਕਸ ਭੀ ਤੁਮੈ, ਚਿਤ ਵਿੱਚ ਬੜੀ ਚੱਕਰ ਜੀ ਹੋਈ ਹੈ, ਚਿੰਤਾ ਸਹਿਤ ਹੋ ਗਈ ਹੈ ਤੇ ਪੁੱਛਿਆ ਤੁਹਾਨੂੰ ਕੀ ਹੋ ਗਿਆ ਹੈ। ਹੋ ਸ਼ੋਕ ਸਿੰਧ ਮਹਿ ਮਗਨ ਬਤਾਵਹੁ ਨਿਜ ਗਮੈ, ਤੁਸੀਂ ਤਾਂ ਸ਼ੋਕ ਦੇ ਸਮੁੰਦਰ ਵਿੱਚ ਹੀ ਡੁੱਬ ਗਏ ਹੋ, ਮੈਨੂੰ ਆਪਣੀ ਚਿੰਤਾ ਜੀ ਤਾਂ ਦੱਸੋ ਨਾ ਥੋੜੀ ਬਹੁਤੀ। ਉਚਰੇ ਬਚਨ ਜਰਾਮ ਅਕੀਰਤ ਜਹਿ ਤਹਾ, ਹਾਂ ਜੈ ਰਾਮ ਨੇ ਬਚਨ ਕਹੇ, ਹੇ ਪਤਨੀ ਕੀ ਦੱਸਾਂ, ਜਿੱਥੇ ਕਿੱਥੇ ਸਾਡੀ ਬਦਨਾਮੀ ਨਿੰਦਿਆ ਹੋ ਰਹੀ। ਧਰਮ ਰੀਤ ਬਿਪਰੀਤ ਚਿੰਤ ਚਿਤ ਮੋਹ ਮਹਾ, ਜਿਹੜੀ ਧਰਮ ਦੀ ਰੀਤੀ ਉਹ ਤੋਂ ਉਲਟੀ ਰੀਤੀ ਹੋ ਗਈ, ਇਸ ਕਰਕੇ ਮੇਰੇ ਚਿੱਤ ਵਿੱਚ ਬੜਾ ਭਾਰੀ ਚਿੰਤਾ ਹੈ। ਭਰਾ ਤੋਂ ਤੁਮਾਰੋ ਗਯੋ ਸੰਗ ਨਿਰਿਪ ਖਾਨ ਕੇ, ਕੀ ਦੱਸਾਂ ਪਤਨੀ, ਤੇਰਾ ਜਿਹੜਾ ਭਰਾ ਗੁਰੂ ਨਾਨਕ ਹੈ ਉਹ ਨਵਾਬ ਦੇ ਨਾਲ ਗਿਆ ਹੈ। ਹੋ ਕਰ ਹੈ ਆਜ ਨਿਵਾਜ ਮਸੀਤ ਪਿਆਨ ਕੇ, ਉਹਨਾਂ ਨੇ ਹੁਣ ਮਸੀਤ ਵਿੱਚ ਚਲੇ ਜਾਣਾ, ਉੱਥੇ ਨਵਾਬ ਦੇ ਨਾਲ ਉਹਨਾਂ ਨੇ ਨਵਾਜ ਗੁਜ਼ਾਰਨੀ, ਨਵਾਜ ਪੜ੍ਹਨੀ। ਚਤੁਰ ਬਰਨ ਮਹਿਰੌਰ ਤੁਰਕ ਤਹਿ ਹੋਏ ਹੈ, ਸਾਰੇ ਬਰਨਾ ਵਿੱਚ ਰੌਲਾ ਪਿਆ ਵੀ ਗੁਰੂ ਨਾਨਕ ਅੱਜ ਮੁਸਲਮਾਨ ਹੋ ਜਾਊ ਉੱਥੇ। ਗਯੋ ਖਾਨ ਚੱਲ ਆਪ ਸੰਗ ਬਹੁ ਲੋਏ ਹੈ, ਖਾਨ ਆਪ ਨਾਲ ਚੱਲ ਕੇ ਗਿਆ ਤੇ ਹੋਰ ਬੜੇ ਲੋਕ ਨਾਲ ਹੈ। ਸ਼ੋਕ ਸਿੰਧ ਮਹਿ ਮਗਨ ਸੁਨਤ ਮਨ ਮਮ ਮਨ ਪਏ, ਪਤਨੀ ਨਾਨਕੀ ਸ਼ੋਕ ਦੇ ਸਮੁੰਦਰ ਵਿੱਚ ਕਹਿੰਦੇ ਡੁੱਬ ਗਿਆ ਸੁਣ ਕੇ ਮੇਰਾ ਮਨ ਇਸ ਤਰ੍ਹਾਂ ਬੜਾ ਚਿੰਤਾ ਸਹਿਤ ਹੋਇਆ ਹੋਇਆ ਹੈ। ਉਹ ਪੋਤ ਨ ਪ੍ਰਾਪਤ ਮੋਹ ਜਤਨ ਬਹੁ ਬਿਦ ਠਯੋ, ਬਹੁਤ ਤਰ੍ਹਾਂ ਦੇ ਹੀਲੇ ਸੋਚੇ ਤੇ ਮੇਰਾ ਮੈਨੂੰ ਯਤਨ ਰੂਪੀ ਉਪਰਾਲਾ ਹੀ ਲਈ ਜਹਾਜ਼ ਨਹੀਂ ਮਿਲਿਆ ਕੋਈ ਵੀ। ਭਨਤ ਨਾਨਕੀ ਬਚਨ ਜਾਣਾ ਚਿੰਤਾ ਕੀਜੀਏ, ਸੁਣ ਕੇ ਨਾਨਕੀ ਜੀ ਬਚਨ ਕਹਿਣ ਲੱਗੇ ਵੀ ਹੇ ਪਤੀ ਜੀ ਇਸ ਸੰਬੰਧ ਵੀ ਕੋਈ ਚਿੰਤਾ ਹੀ ਨਾ ਕਰੀਏ, ਭਰਮ ਨ ਭੁੱਲੋ ਭੇਵ ਭਲੇ ਲਖ ਲੀਜੀਏ, ਭਰਮ ਕਰਕੇ ਭੁੱਲੋ ਨਾ ਚੰਗੀ ਤਰ੍ਹਾਂ ਭੇਜ ਜਾਣ ਲਈਏ। ਭਰਾਤ ਹਮਾਰੋ ਭਯੋ ਭੇਸ ਨਰ ਭਗਤ ਕੋ, ਮੇਰਾ ਭਰਾ ਨਾ ਸੰਸਾਰ ਵਿੱਚ ਹੋਇਆ ਉਹ ਇੱਕ ਮਨੁੱਖ ਦੇ ਭੇਸ ਵਿੱਚ ਹੀ ਹੋਇਆ ਹੈ। ਤ੍ਰੈ ਹੋ ਤ੍ਰੈ ਲੋਕਨ ਕੋ ਕੰਤ ਰਚਿਓ ਜਿਨ ਜਗਤ ਕੋ, ਤਾਂ ਕਹਿੰਦੇ ਉਹ ਭਗਤੀ ਦੇ ਭੇਸ ਵਿੱਚ ਹੋਇਆ ਹੈ, ਭਗਤੀ ਰੂਪ ਵਿੱਚ ਹੋਇਆ, ਉਂਝ ਤਿੰਨਾਂ ਲੋਕਾਂ ਦੇ ਮਾਲਕ ਹੈ ਉਹ, ਜਿਸ ਮਾਲਕ ਪਰਮੇਸ਼ਰ ਨੇ ਕਹਿੰਦੇ ਸਾਰੇ ਸੰਸਾਰ ਨੂੰ ਰਚਿਆ ਉਹ ਹੈ ਇਹ ਗੁਰੂ ਨਾਨਕ ਸਾਹਿਬ ਜੀ। ਪੰਨਗ ਦਾਨਵ ਅਮਰ ਬਰਨ ਕਿੰਨਰ ਧਰਾ, ਜਿੰਨੇ ਨਾਗ ਹੈ ਤਛਕ ਹੈ ਨਾਗ ਹੈ ਸ਼ੇਸ਼ ਨਾਗ ਹੈ ਬਾਸ਼ਕ ਨਾਗ ਹੈ ਹੋਰ ਦਾਨੋ ਹੈ ਦੇਵਤੇ ਹੈ ਬਰਨ ਜਿਹੜੇ ਚਾਰੇ ਬਰਨਾਂ ਦੇ ਲੋਕ ਹੈ ਕਿੰਨਰ ਦੇਵਤੇ ਧਰਤੀ ਆਦਿਕ, ਮਾਰ ਤੰਡ ਜਮ ਇੰਦ ਇੰਦਰ ਹਰ ਜਗ ਕਰਾ, ਸੂਰਜ ਵੀ ਜਮ ਧਰਮ ਰਾਜਾ ਵੀ ਇੰਦ ਚੰਦਰਮਾ ਵੀ ਇੰਦਰ ਦੇਵਤਾ ਵੀ ਹਰ ਸ਼ਿਵ ਜੀ ਵੀ ਸੰਸਾਰ ਨੂੰ ਕਰਨ ਵਾਲਾ ਬ੍ਰਹਮਾ ਵੀ, ਪੌਣ ਬੰਨ ਦਿਗ ਪਾਲ ਰਜਾਏ ਨ ਫੇਰਈ, ਇਸੇ ਤਰ੍ਹਾਂ ਪੌਣ ਦੇਵਤਾ ਵੀ ਤੇ ਬੰਨ ਅਗਨੀ ਦੇਵਤਾ ਵੀ ਦਿਗ ਪਾਲ ਜਿਹੜੇ ਅੱਠ ਦਿਗਪਾਲ ਹਨ ਉਹ ਵੀ ਸਭ ਆਗਿਆ ਵਿੱਚ ਹੈ। ਗੁਰੂ ਨਾਨਕ ਸਾਹਿਬ ਦੇ ਕੋਈ ਉਹਨਾਂ ਦੀ ਆਗਿਆ ਨੂੰ ਮੋੜ ਨਹੀਂ ਸਕਦਾ ਹੈ। ਹੋ ਨਰ ਬਪਰਾ ਹੈ ਕੌਣ ਬੰਕ ਦ੍ਰਿਗ ਹੇਰਈ। ਕਹਿੰਦੇ ਨਵਾਬ ਵਰਗਾ ਮਨੁੱਖ ਵਿਚਾਰਾ ਕੀ ਹੈ ਜਿਹੜਾ ਟੇਢਾ ਖਾਈਆਂ ਕਰਕੇ ਟੇਢਾ ਜਾ ਉਹਨਾਂ ਵੱਲ ਨਹੀਂ ਝਾਕੇ। ਤਿਸ ਕੀ ਚਿੰਤਾ ਚੀਤ ਰਤੀਕ ਨ ਕੀਜੀਏ। ਇਹ ਜੈ ਰਾਮ ਪਤੀ ਜੀ, ਉਸ ਗੁਰੂ ਨਾਨਕ ਸਾਹਿਬ ਜੀ ਚਿੰਤਾ ਜਿਹੜੀ ਅਰਤੀ ਮਤ ਵੀ ਚਿੱਤ ਵਿੱਚ ਨਾ ਕਰੀਏ। ਲੱਜਤ ਤਿੰਨ ਕੋ ਕਰ ਹੈ ਸੋ ਆਏ ਲਿਖੀਜੀਏ। ਮੇਰੇ ਭਰਾ ਆਏ ਜਾਣਗੇ ਸਾਰਿਆਂ ਨੂੰ ਕਹਿੰਦੇ ਉਹ ਸ਼ਰਮਸ਼ਾਰ ਕਰਕੇ ਆਉਣਗੇ। ਤੁਮ ਹੋ ਸੰਗ ਆਨੰਦ ਰਸੋਈ ਖਾਏ। ਕਹਿੰਦੇ ਆਨੰਦ ਹੋ ਕੇ ਆਨੰਦ ਦੇ ਨਾਲ ਲੰਗਰ ਪਾਣੀ ਛਕੀਏ। ਹੋ ਨਹੀਂ ਹਿਰਦੈ ਪਰ ਤੀਤ ਧਬੇ ਪਰ ਪਠਾਏ। ਇਹ ਭਲਾ ਤੁਹਾਨੂੰ ਹਿਰਦੇ ਵਿੱਚ ਯਕੀਨ ਨਹੀਂ ਆਉਂਦਾ ਹੈ ਤਾਂ ਜਿਹੜਾ ਨਿਧਾ ਬ੍ਰਹਮਣ ਇਹਨੂੰ ਭੇਜ ਦਿਓ, ਪਤਾ ਕਰ ਆਏਗਾ। ਭੇਜਿਓ ਨਿਧਾ ਦੂਤ ਮਸੀਤ ਹੈ ਦਿਸ਼ ਗਏ। ਪਤਨੀ ਤਾਂ ਸੁਣ ਕੇ ਜੈ ਰਾਮ ਨੇ ਨਿਧੇ ਬ੍ਰਹਮਣ ਨੂੰ ਕਹਿੰਦੇ ਉਹ ਵਕੀਲ ਬਣਾ ਕੇ ਭੇਜ ਦਿੱਤਾ। ਉਹ ਫਿਰ ਮਸੀਤ ਦੀ ਤਰਫ ਨੂੰ ਚਲਿਆ ਗਿਆ। ਪੀਰ ਭੂਰ ਭਰ ਰਹੀ ਸਥਾਨ ਨ ਤਹਿ ਰਹਿਓ। ਮਸੀਤ ਦੇ ਇਰਦ ਗਿਰਦ ਬੜੀ ਲੋਕਾਂ ਦੀ ਭੀੜ ਰਹੀ ਹੈ, ਕਿਤੇ ਖੜ ਨੂੰ ਸਥਾਨ ਨਹੀਂ ਰਿਹਾ ਹੈ। ਏਕ ਏਕ ਕੋ ਲੰਘ ਧਾਏ ਧਸ ਅੰਤਰੇ। ਜਿਹੜਾ ਨਿਧਾ ਬ੍ਰਹਮਣ ਇੱਕ ਇੱਕ ਨੂੰ ਕਹਿੰਦੇ ਲੰਘ ਕੇ ਤੇ ਦੌੜਦਾ ਹੋਇਆ ਅੰਦਰ ਧਸ ਕੇ ਅੰਦਰ ਜਾ ਵੜਿਆ। ਉਹ ਕਰਨਾ ਨਿਧ ਕੋ ਦੇਖ ਬਸੂਰ ਹੈ ਉਰ ਖਰੇ। ਇਸ ਤਰ੍ਹਾਂ ਕਿਰਪਾ ਕਿਰਪਾ ਦੇ ਖਜ਼ਾਨੇ ਸਤਿਗੁਰਾਂ ਨੂੰ ਦੇ ਕੇ ਹਿਰਦੇ ਵਿੱਚ ਖੜੋਤਾ ਏ ਝੂਰ ਰਿਹਾ ਵੀ ਮਾੜੀ ਗੱਲ ਹੋ ਗਈ ਹੈ। ਦੋਹਰਾ ਪਹੁੰਚੋ ਨਿਕਟ ਨ ਸ੍ਰੀ ਗੁਰੂ। ਪਰ ਜਿਹੜਾ ਨਿਧਾ ਬ੍ਰਹਮਣ ਹੈ ਗੁਰੂ ਮਹਾਰਾਜ ਦੇ ਨੇੜੇ ਨਹੀਂ ਪੁੱਜ ਸਕਿਆ ਹੈ। ਭੀੜ ਭਈ ਭਰਪੂਰ, ਮਸੀਤ ਦੇ ਅੰਦਰ ਹੈ ਤਕੜੀ ਭੀੜ ਭਰ ਰਹੀ ਹੈ। ਕਵ ਸੰਤੋਖ ਸਿੰਘ ਧਿਆਏ ਅਬ। ਕਵੀ ਸੰਤੋਖ ਸਿੰਘ ਜੀ ਕਹਿੰਦੇ ਸਰੋਤੇ ਜਨੋ, ਇਹ ਜਿਹੜਾ ਧਿਆ ਇੱਥੇ ਪ੍ਰਸੰਗ ਦਾ ਪੂਰਾ ਹੋ ਗਿਆ। ਪੂਰਨ ਭਾ ਸੁਖ ਮੂਰ, ਜੋ ਸੁਖਾਂ ਦੇ ਮੁੱਢ ਰੂਪ ਗੁਰੂ ਨਾਨਕ ਸਾਹਿਬ ਜੀ ਦਾ ਪ੍ਰਸੰਗ ਦਾ ਧਿਆਇ ਇੱਥੇ ਹੁਣ ਪੂਰਾ ਹੋ ਗਿਆ। ਅਗਲੇ ਪ੍ਰਸੰਗ ਵਿੱਚ ਬਾਕੀ ਰਹਿੰਦਾ ਪ੍ਰਸੰਗ ਕਹਾਂਗੇ। ਇਸ ਤਰ੍ਹਾਂ ਕਵੀ ਜੀ ਨੇ ਇਹ ਜਿਹੜਾ ਪ੍ਰਸੰਗ ਸੀ ਗੁਰੂ ਨਾਨਕ ਸਾਹਿਬ ਜੀ ਦੇ ਮਸੀਤ ਜਾਣ ਦਾ ਇਹ ਸਾਰਾ ਖੋਲ੍ਹ ਕੇ ਕਹਿਤਾ। ਮਸੀਤ ਵਿੱਚ ਜਾ ਕੇ ਜਿਵੇਂ ਨਵਾਬ ਦੇ ਨਾਲ ਗੱਲਬਾਤ ਕੀਤੀ, ਇੱਥੇ ਜਿਹੜਾ ਨਾਲ ਕਾਜੀ ਗਿਆ ਹੋਇਆ ਸੀ ਨਵਾਬ ਦੇ, ਉਹਨੂੰ ਦਿੱਤਾ ਉੱਤਰ ਚੱਲੀ ਬਖਸ਼, ਸਾਰਿਆਂ ਦੇ ਪਰਦੇ ਫਾਸ ਕਰਤੇ। ਇਸ ਤਰ੍ਹਾਂ ਮਹਾਰਾਜ ਦੋਹਾਂ ਨੂੰ ਨਿਹਾਲ ਕਰਕੇ ਅਤੇ ਵਾਪਸ ਪਰਤ ਆਏ ਸੀ। ਉਹ ਪ੍ਰਸੰਗ ਅਗਲੇ ਅਧਿਆਇ ਵਿੱਚ ਕਵੀ ਜੀ ਨੇ ਸੋਹਣਾ ਛੰਦਾਬੰਦੀ ਵੀ ਸੋਹਣੇ ਕਾਵਿ ਦੇ ਨਿਯਮਾਂ ਵਿੱਚ ਬਿਆਨ ਕੀਤਾ ਹੈ। ਕਲ ਦੇ ਦੀਵਾਨ ਵੀ ਸੁਣਾਂਗੇ ਜੀ। ਪਹੁੰਚਿਓ ਨਿਕਟ ਨ ਸ੍ਰੀ ਗੁਰੂ। ਭੀਰ ਭਈ ਭਰਪੂਰ, ਕਵ ਸੰਤੋਖ ਸਿੰਘ ਧਿਆਏ ਅਬ। ਪੂਰਨ ਭਾ ਸੁਖ ਮੂਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੇ ਆਚੁਤ ਹੇ ਪਾਰ ਬ੍ਰਹਮ ਅਵਨਾਸੀ ਅਗਨਾਸ, ਹੇ ਪੂਰਨ ਹੇ ਸਰਵਮੈ ਦੁਖ ਭੰਜਨ ਗੁਣਤਾਸ, ਹੇ ਸੰਗੀ ਹੇ ਨਿਰੰਕਾਰ, ਹੇ ਨਿਰਗੁਣ ਸਭ ਟੇਕ, ਹੇ ਗੋਬਿੰਦ ਹੇ ਗੁਣ ਨਿਦਾਨ, ਅੰਕੇ ਸਦਾ ਵਿਵੇਕ। ਹੇ ਅਪਰੰਪਰ ਹਰ ਹਰੇ, ਹੈ ਪੀ ਹੋਵਨ ਹਾਰ, ਹੇ ਸੰਤਾਂ ਕੈ ਸਦਾ ਸੰਗ, ਨਿਦਾਰਾਂ ਆਧਾਰ। ਹੇ ਠਾਕੁਰ ਹਾਂ ਦਾਸ ਰੋ, ਮੈਂ ਨਿਰਗੁਣ ਗੁਣ ਨਹੀਂ ਕੋਇ, ਨਾਨਕ ਦੀਜੈ ਨਾਮ ਦਾਨ, ਰੱਖੋ ਹੀ ਹੈ ਪਰੋ। ਆਏ ਪ੍ਰਭ ਸ਼ਰਨਾਗਤੀ, ਕਿਰਪਾ ਨਿਜ ਦਿਆਲ, ਏਕ ਅੱਖਰ ਹਰ ਮਨ ਵਸਤ, ਨਾਨਕ ਹੋਤ ਨਿਹਾਲ।